ਅਗ ਸੱਚ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਗੁਰਪ੍ਰਤਾਪ ਸੂਰਜਨਾਮੇ ਇਸ ਗ੍ਰੰਥ ਨੂੰ ਕਵੀ ਸੰਤੋਖ ਸਿੰਘ ਜੀ ਨੇ ਸੋਹਣੇ ਰੂਪ ਵਿੱਚ ਛੰਦਾਬੰਦੀ ਵਿੱਚ ਲਿਖਿਆ ਹੈ, ਉਹ ਕੁਝ ਦਿਨ ਤੋਂ ਪ੍ਰਾਰੰਭ ਕੀਤਾ ਹੈ, ਜਿਸ ਦੇ ਵਿਚਕਾਰ ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਦਾ ਪ੍ਰਸੰਗ ਕਹਿਣ ਤੋਂ ਪਹਿਲਾਂ ਦਸਾਂ ਸਤਿਗੁਰਾਂ ਦੇ ਮਹਿਮਾ ਦੇ ਮੰਗਲ ਕੀਤੇ ਨੇ। ਇਸੇ ਤਰ੍ਹਾਂ ਯੁਗੋ ਯੁਗ ਅਟਲ ਕੇਵਲ ਸ਼ਤਰ ਦੇ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਦਾ ਮੰਗਲ, ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਰਚਿਆ ਨੂੰ ਕਲਮ ਰੂਪ ਵਿੱਚ ਬਿਆਨ ਕਰਕੇ ਮਹਿਮਾ ਕੀਤੀ। ਇਸ ਤੋਂ ਬਾਅਦ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦਾ ਥੋੜ੍ਹਾ ਬਹੁਤ ਪ੍ਰਸੰਗ ਕਵੀ ਜੀ ਨੇ ਛੰਦਾਬੰਦੀ ਵਿੱਚ ਕਿਹਾ ਹੈ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ ਵਿੱਚ ਹੀ ਭਾਈ ਸਾਹਿਬ ਭਾਈ ਰਾਮ ਕੌਰ ਜੀ ਹੋਏ, ਜਿਨ੍ਹਾਂ ਦੇ ਪਾਸ ਹਜ਼ੂਰ ਸਾਹਿਬ ਸੱਚਖੰਡ ਤੋਂ ਚੱਲਦੇ ਹੋਏ 13 ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਕਰਕੇ ਵੈਰਾਗ ਅਵਸਥਾ ਵਿੱਚ ਆਏ ਸਨ, ਜੋ ਮਹਾਰਾਜ ਦੇ ਦਰਸ਼ਨਾਂ ਦੇ ਅਧਾਰੀ ਰਹਿੰਦੇ ਸਨ। ਬਾਕੀ ਭਾਈ ਕਨੇਜਾ ਵਾਂਗੂ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹੰਸ ਕੋ ਬਨਿਆਈ ਵਾਲੀ ਅਵਸਥਾ ਵਿੱਚ ਹੀ ਰਹਿੰਦੇ ਸਨ। ਇਹਨਾਂ ਨੇ ਕਿਹਾ ਕਿ ਭਾਈ ਸਾਹਿਬ ਸਾਨੂੰ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰਵਣ ਦਰਸ਼ਨ ਕਰਾਓ, ਯਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਜਿਵੇਂ ਉਹਨਾਂ ਨੇ ਅਵਤਾਰ ਧਾਰਿਆ, ਫਿਰ ਬਾਲ ਲੀਲਾ ਕੀਤੀ, ਫਿਰ ਵੱਡਿਆ ਹੋ ਕੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠ ਕੇ ਜੰਗ ਯੁੱਧ ਕੀਤੇ, ਹੋਰ ਜਿਵੇਂ ਸਾਰੇ ਪ੍ਰਸੰਗ ਅਮੁੱਢ ਤੋਂ ਲੈ ਕੇ ਅਖੀਰ ਤੱਕ ਸੁਣਾਓ ਤਾਂ ਕਿ ਮਨ ਨੂੰ ਧੀਰੀ ਆਵੇ। ਇਸ ਤਰ੍ਹਾਂ ਸਿੰਘਾਂ ਦੀ ਬੇਨਤੀ ਨੂੰ ਮੰਨ ਕੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਾਹਿਬ ਸਿੰਘ ਜੋ 100 ਸਾਖੀ ਦੇ ਲਿਖਾਰੀ, ਇਹਨਾਂ ਨੂੰ ਲਿਖਾਰੀ ਲਾ ਕੇ ਸਾਰਾ ਪ੍ਰਸੰਗ ਮੁੱਢ ਤੋਂ ਲੈ ਕੇ ਅਖੀਰ ਤੱਕ ਵਿਚਾਰਨ ਕੀਤਾ ਸੀ। ਫਿਰ 13 ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਹਾਨੂੰ ਤਾਂ ਹੱਥ 'ਤੇ ਹੌਲਾ ਰੱਖਿਆ ਹੋਵੇ, ਉਵੇਂ ਸਾਰਾ ਗਿਆਨ ਹੈ, ਇਹਨੇ ਵੀ ਹੁਣ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਰਹੇ ਹੋ ਅਤੇ ਉਹਨਾਂ ਸੰਬੰਧੀ ਤੁਹਾਨੂੰ ਇਹ ਸਾਰੀ ਸੂਝ ਬੂਝ, ਨਹੀਂ ਸਾਰੇ ਸਤਿਗੁਰਾਂ ਦਾ ਤੁਹਾਨੂੰ ਗਿਆਨ ਹੈ ਜੋ ਉਹਨਾਂ ਨੇ ਕੌਤਕ ਕੀਤੇ ਹੈ, ਕਿਉਂਕਿ ਤੁਹਾਡੇ ਵਡੇਰੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਬਰ ਰੂਪ ਬਚਨ ਕਹੇ ਸੀ ਵੀ ਤੁਹਾਥੋਂ ਨਹੀਂ ਅਸੀਂ ਅਲੋਪ ਹੋਵਾਂਗੇ, ਤੁਸੀਂ ਸਾਡਾ ਸਭ ਕੁਝ ਜਾਣ ਸਕੋਗੇ, ਇਸ ਕਰਕੇ ਤੁਸੀਂ ਉਹਨਾਂ ਦੀ ਹੰਸ ਵੰਸ ਵਿੱਚੋਂ ਤੁਸੀਂ ਹੁਣ ਸਾਰਾ ਇਤਿਹਾਸ ਮੁੱਢ ਤੋਂ ਲੈ ਕੇ ਅਖੀਰ ਤੱਕ ਸੁਣਾਓ। ਇਸ ਕਰਕੇ ਕਵੀ ਜੀ ਨੇ ਉਹ ਜਿਵੇਂ ਉੱਥੋਂ ਵਾਰਤਕ ਰੂਪ ਵਿੱਚ ਪ੍ਰਸੰਗ ਲਿਖਿਆ ਉਹਨੂੰ ਛੰਦਾਬੰਦੀ ਵਿੱਚ ਕਿਹਾ ਹੈ, ਉਹ ਬਾਬਾ ਬੁੱਢਾ ਸਾਹਿਬ ਜੀ ਹੰਸ ਵੰਸ ਦਾ ਥੋੜ੍ਹਾ ਜਿਹਾ ਹਾਲ ਕਿਹਾ, ਭਾਈ ਸਾਹਿਬ ਭਾਈ ਰਾਮ ਕੌਰ ਜੀ ਐਸੇ ਉਹਨਾਂ ਦੀ ਹੰਸ ਵੰਸ ਵਿੱਚੋਂ ਸਨ ਜਿਹਨਾਂ ਦੇ ਕੋਲ ਸਿੰਘ ਆਏ ਸਨ ਅਤੇ ਸਾਰੀ ਕਥਾ ਗੁਰੂ ਮਹਾਰਾਜ ਦੀ ਉਹਨਾਂ ਨੂੰ ਸੁਣਾਈ ਸੀ। ਫਿਰ ਜਿਹੜੇ ਕਵੀ ਸੰਤੋਖ ਸਿੰਘ ਜੀ ਦੇ ਕੋਲ ਸੁਣ ਵਾਲੇ ਸਰੋਤੇ ਸਨ, ਉਹਨਾਂ ਨੇ ਬੇਨਤੀ ਕਰ ਦਿੱਤੀ ਵੀ ਭਾਈ ਸਾਹਿਬ ਭਾਈ ਰਾਮ ਕੌਰ ਜੀ ਕੈਸੇ ਅਵਸਥਾ ਵਾਲੇ ਸਨ, ਹੈ ਕਵੀ ਜੀ ਤੁਸੀਂ ਕਿਰਪਾ ਕਰਕੇ ਉਹਨਾਂ ਦਾ ਵਿਸਥਾਰ ਨਾਲ ਹੁਣ ਸਾਰਾ ਪ੍ਰਸੰਗ ਸੁਣਾ ਦਿਓ। ਅਤੇ ਭਾਈ ਸਾਹਿਬ ਕਿਸ ਦੇ ਪੁੱਤਰ ਸਨ, ਬਾਬਾ ਬੁੱਢਾ ਸਾਹਿਬ ਜੀ ਤੋਂ ਅੱਗੇ ਤੋਂ ਅੱਗੇ ਕੌਣ ਹੋਏ, ਉਹ ਸਾਰਾ ਹੀ ਥੋੜ੍ਹਾ ਜਿਹਾ ਸੁਣਾਓ। ਅਤੇ ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਭਾਈ ਸਾਹਿਬ ਭਾਈ ਰਾਮ ਕੌਰ ਤੱਕ ਇਹਨਾਂ ਦੇ ਅੰਸ ਵੰਸ ਵਿੱਚ ਸੁਪੁੱਤਰ ਹੁੰਦੇ ਰਹੇ ਬ੍ਰਹਮ ਗਿਆਨੀ, ਉਹਨਾਂ ਦਾ ਜਿਵੇਂ ਹਾਲ ਚਾਲ ਕਵੀ ਸੰਤੋਖ ਸਿੰਘ ਜੀ ਨੇ ਸਿੰਘਾਂ ਦੀ ਬੇਨਤੀ ਕਰ ਸੁਣ ਤੋਂ ਇਹ ਛੰਦਾਬੰਦੀ ਵਿੱਚ ਰਚਿਆ ਸੀ, ਉਹ ਅਜੇ ਇਤਿਹਾਸ ਵਿੱਚ ਸਾਰਾ ਪ੍ਰਸੰਗ ਆ ਰਿਹਾ ਹੈ। ਜਿਵੇਂ ਆਉਂਦਾ ਸੀ, ਮਨ ਚਿਤ ਲਾ ਕੇ ਸੁਣੀਏ ਜੀ। ਹਸਤਾ ਮਲਕ ਸਮਾਨ ਉਰ, ਹਾਂ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ, ਇਹ ਵੀ ਸਰੋਤੇ ਸਿੰਘੋ ਸੁਣੋ, ਹੱਥ ਅਮਲ ਆਮਲ ਔਲਾ ਪਿਆ ਹੁੰਦਾ ਹੈ, ਇਸਦੇ ਬਰਾਬਰੀ ਇਸਦੇ ਸਮਾਨ ਹੀ ਹਿਰਦੇ ਵਿੱਚ। ਜਿਨਕੇ ਦਿੜ ਬ੍ਰਹਮ ਗਿਆਨ, ਜਿਨ੍ਹਾਂ ਦੇ ਹਿਰਦੇ ਵਿੱਚ ਐਸਾ ਪੱਕਾ ਬ੍ਰਹਮ ਗਿਆਨ ਸੀ, ਬ੍ਰਹਮ ਦਾ ਪੂਰਨ ਗਿਆਨ ਸੀ, ਅਪਰੋਕਸ਼ ਗਿਆਨ ਹੈ ਸੀ। ਸ੍ਰੀ ਬੁੱਢਾ ਸਾਹਿਬ ਭਏ, ਜਿਨ੍ਹਾਂ ਦੇ ਹਿਰਦੇ ਵਿੱਚ ਪੂਰਨ ਬ੍ਰਹਮ ਗਿਆਨ ਅਪਰੋਕਸ਼ ਗਿਆਨ ਸੀ, ਉਹ ਸ੍ਰੀ ਵਾਹਿਮਾਨ ਬਾਬਾ ਬੁੱਢਾ ਸਾਹਿਬ ਜੀ ਸਭ ਤੋਂ ਪਹਿਲਾਂ ਹੋਏ। ਨਮੋ ਬੰਦ ਕਰ ਪਾਨ, ਇਸ ਕਰਕੇ ਜੋਏ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੂੰ ਮੈਂ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦਾ ਹਾਂ। ਚੌਪਈ ਗੁਰਸਿੱਖੀ ਕੀ ਅਵਧ ਅਧਾਰਾ, ਸਿੰਘੋ ਸਰੋਤਾ ਜਨੋ, ਜੋ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ ਉਹ ਸਿੱਖਾਂ ਦੇ ਆਸਰੇ ਹੈ। ਇਸੇ ਤਰ੍ਹਾਂ ਜਿਹੜੀ ਅੱਗੇ ਸਿੱਖੀ ਦੀ ਅਵਧ ਜਿਹੜੀ ਅਹੁਦੀ ਹੈ, ਉਹਦਾ ਆਸਰਾ ਬਾਬਾ ਬੁੱਢਾ ਸਾਹਿਬ ਜੀ ਹੈ। ਜਿਮ ਸਭ ਜਲ ਕੀ ਸਿੰਧ ਅਪਾਰਾ, ਜਿੰਨੇ ਨਦੀਆਂ ਨਾਲੇ ਹਨ ਦਰਿਆ ਹਨ, ਸਾਰਿਆਂ ਜਲਾਂ ਦੀ ਜਿਹੜੀ ਅਵਧੀ ਹੈ ਉਹ ਸਮੁੰਦਰ ਹੈ, ਕਿਉਂਕਿ 999 ਨਦੀਆਂ ਜਾ ਕੇ ਸਾਰੀਆਂ ਸਮੁੰਦਰ ਵਿੱਚ ਲੀਨ ਹੁੰਦੀਆਂ ਹਨ। ਇਸ ਕਰਕੇ ਸਾਰੇ ਜਿੰਨੇ ਜਲ ਨੇ, ਭਾਵੇਂ ਦਰਿਆਵਾਂ ਦੇ ਹੈ, ਭਾਵੇਂ ਨਦੀਆਂ ਦੇ ਹੈ, ਭਾਵੇਂ ਹੜ੍ਹ ਦੇ ਹੈ, ਅਖੀਰੇ ਉਹਨਾਂ ਦਾ ਜਿਹੜਾ ਟਿਕਾਣਾ ਹੈ ਉਹ ਸਮੁੰਦਰ ਵਿੱਚ ਹੈ। ਸਮੁੰਦਰ ਤੋਂ ਅੱਗੇ ਨਹੀਂ ਕਿਤੇ ਹੋਰ ਨਦੀ ਦਾ ਦਰਿਆ ਦਾ ਪਾਣੀ ਜਾਂਦਾ ਹੈ। ਇਸ ਤਰ੍ਹਾਂ ਸਾਰੇ ਪਾਣੀਆਂ ਦੀ ਜਿਵੇਂ ਅਹੁਦੀ ਸਮੁੰਦਰ ਹੈ, ਇਉਂ ਇੰਨੀ ਸਿੱਖੀ ਹੈ ਗੁਰੂ ਨਾਨਕ ਸਾਹਿਬ ਜੀ ਦੀ, ਉਹ ਸਿੱਖਾਂ ਦੇ ਆਸਰੇ ਹੈ, ਅਤੇ ਉਹ ਸਿੱਖੀ ਦੇ ਆਸਰਾ ਬਾਬਾ ਬੁੱਢਾ ਸਾਹਿਬ ਜੀ ਅਵਧੀ ਰੂਪ ਹਨ। ਮਾਰ ਤਾਂਡ ਜਿਮ ਤੇਜ ਪ੍ਰਚੰਡ ਹੈ, ਸਿੱਖੀਆਂ ਜਿਹੜੀਆਂ ਤੇਜ ਦੀਆਂ ਕਿਰਨਾਂ ਹਨ, ਤਿੱਖੇ ਤੇਜ ਦੀ ਜਿਹੜੀ ਅਵਧੀ ਹੈ ਉਹ ਸੂਰਜ ਹੈ। ਜਥਾ ਅਖੰਡਲ ਭੂਤਲ ਖੰਡ ਹੈ, ਭੂਤਲ ਧਰਤੀ ਦੇ ਤਲੇ ਉੱਪਰ, ਧਰਤੀ ਦੇ ਉੱਪਰ ਅਖੰਡਲ ਹੀ ਇੰਦਰ ਦੇਵਤਾ ਹੈ, ਉਹ ਕਹਿੰਦੇ ਆ ਜਿਹੜੇ ਪਰਬਤ ਹੈ ਉਹਨੂੰ ਖੰਡਲ ਵਿੱਚ ਟੁੱਟੇ ਟੁੱਟੇ ਕਰਨ ਵਿੱਚ ਮਹਾਨ ਹੈ, ਅਹੁਦੀ ਹੈ। ਕਿਉਂਕਿ ਕਹਿੰਦੇ ਖੇਤੀ ਦਾ ਪਹਾੜ ਜਿਹੜੇ ਉੱਡ ਉੱਡ ਕੇ ਬਹੁਤ ਨੁਕਸਾਨ ਕਰਦੇ ਸਨ, ਫਿਰ ਜਿਹੜਾ ਇੰਦਰ ਦੇਵਤਾ ਹੈ ਕਹਿੰਦੇ ਇਹਨੇ ਫਿਰ ਉਹ ਜਿਹੜਾ ਸੱਤ ਧਾਤੂਆਂ ਦਾ ਬਣਿਆ ਹੋਇਆ ਵਜਰ ਸ਼ਸਤਰ ਹੈ ਉਹ ਲੈ ਕੇ ਸਾਰੇ ਪਹਾੜਾਂ ਦੇ ਖੰਭ ਤੋੜ ਦਿੱਤੇ ਸਨ। ਇਸ ਕਰਕੇ ਜਿਵੇਂ ਧਰਤੀ ਉੱਪਰ ਜਿੰਨੇ ਪਹਾੜ ਹੈ ਉਹਨਾਂ ਨੂੰ ਟੁੱਟੇ ਟੁੱਟੇ ਕਰਨ ਦੀ ਅਵਧੀ ਜਿਹੜੀ ਇੰਦਰ ਦੇਵਤਾ ਹੈ। ਉਦੋਂ ਬਾਅਦ ਫਿਰ ਜਿਹੜਾ ਪਿਰਥੂ ਰਾਜਾ ਹੋਇਆ ਹੈ ਉਹਨੇ ਧਨਕ ਦੇ ਚਿੱਲੇ ਨਾਲ ਚੁੱਕ ਚੁੱਕ ਕੇ ਜਿੰਨੇ ਪਹਾੜ ਸੀ ਕਹਿੰਦੇ ਇੱਕ ਜਗ੍ਹਾ ਇਕੱਠੇ ਕਰ ਦਿੱਤੇ ਸਨ। ਇਸ ਤਰ੍ਹਾਂ ਇਹ ਸ਼ਾਸਤਰਾਂ ਦੇ ਵਿੱਚ ਥੋੜ੍ਹਾ ਬਹੁਤਾ ਬਲੀਆਂ ਦਾ ਪ੍ਰਸੰਗ ਆਉਂਦਾ ਵੀ ਐਡੇ ਐਡੇ ਬਲੀ ਹੋ ਚੁੱਕੇ ਹੈ, ਜਿਹੜੇ ਬੜੇ ਬੜੇ ਪਹਾੜਾਂ ਦੇ ਢੇਰ ਲੱਗੇ ਪਏ ਉੱਚੇ ਉੱਚੇ, ਇਹ ਪਿਰਥੂ ਰਾਜੇ ਨੇ ਧਨਕ ਦੇ ਚਿੱਲੇ ਨਾਲ ਹੀ ਚੱਕ ਚੱਕ ਕੇ ਲਾ ਤੇ। ਇਹ ਜਿਹੜੇ ਪਰਬਤ ਪਹਾੜ ਉੱਡ ਉੱਡ ਕੇ ਲੋਕਾਂ ਦਾ ਨੁਕਸਾਨ ਕਰਦੇ ਸਨ, ਖੇਤੀ ਤੋੜ ਦਿੰਦੇ ਭੰਨ ਦਿੰਦੇ ਸੀ, ਇਹਨਾਂ ਦੇ ਖੰਭ ਕਹਿੰਦੇ ਇੰਦਰ ਦੇਵਤੇ ਨੇ ਤੋੜੇ ਸੀ। ਵਜਰ ਸ਼ਸਤਰ ਮਾਰ ਮਾਰ ਕੇ, ਇਸ ਕਰਕੇ ਕਿਵੇਂ ਕਹਿੰਦੇ ਧਰਤੀ ਦੇ ਤਲੇ ਉੱਪਰ ਪਹਾੜਾਂ ਨੂੰ ਟੁੱਟੇ ਟੁੱਟੇ ਕਰਨ ਵਿੱਚ ਇੰਦਰ ਦੇਵਤਾ ਦੀ ਰੂਪ ਹੈ। ਮਾਰ ਤਾਂਡ ਜਿਮ ਕਿੱਥੇ ਚਲਿਆ ਗਿਆ, ਜਥਾ ਛਿਮਾ ਕੀ ਛਾਉਣੀ ਅਹੈ। ਜਿਵੇਂ ਜਿਹੜੀ ਛਿਮਾ ਕਰਨੀ ਸਹਾਰਨ ਸ਼ਕਤੀ ਹੈ, ਉਹਦੀ ਕਹਿੰਦੇ ਛਾਉਣੀ ਹੈ ਧਰਤੀ ਹੈ। ਧਰਤੀ ਵਰਗਾ ਕੋਈ ਸਹਾਰਨ ਸ਼ਕਤੀ ਵਾਲਾ ਨਹੀਂ ਹੈ। ਕੋਈ ਧਰਤੀ ਨੂੰ ਚੰਦਨ ਲੇਪੀ ਜਾਏ, ਕੋਈ ਧਰਤੀ ਨੂੰ ਪੁੱਟੀ ਜਾਏ, ਧਰਤੀ ਕਿਸੇ ਨੂੰ ਵਰਸਰਾਵ ਨਹੀਂ ਦਿੰਦੀ ਹੈ, ਸਹਿਨਸ਼ੀਲਤਾ ਵਿੱਚ ਹੀ ਰਹਿੰਦੀ ਹੈ। ਵਾਯੂ ਮਹਿਦ ਬੇਗ ਕੀਲ ਹੈ। ਇਸ ਤਰ੍ਹਾਂ ਜਿੰਨੀ ਕਹਿੰਦੇ ਬੇਗ ਹੈ, ਤੇਜ਼ੀ ਹੈ ਹਨੇਰੀ ਝੱਖੜ ਦੀ, ਉਹਦੀ ਜਿਹੜੀ ਅਵਧੀ ਹੈ, ਹਵਾ ਜਾਣੀ ਜਾਂਦੀ ਹੈ, ਲਹੀ ਜਾਂਦੀ ਹੈ, ਵੇਖੀ ਜਾਂਦੀ ਹੈ। ਦੇਖ ਦੋ ਜਦੋਂ ਕਿਤੇ ਹਵਾ ਆਪਣੇ ਪਲ 'ਤੇ ਆ ਜਾਏ, ਬੜੇ ਬੜੇ ਪਹਾੜ, ਬੜੀਆਂ ਬੜੀਆਂ ਭਾਰੀਆਂ ਚੀਜ਼ਾਂ ਚੁੱਕ ਚੁੱਕ ਕੇ ਧਾਂ ਸਿੱਟ ਦਿੰਦੀ ਹੈ ਅਤੇ ਢਾਡ ਟੰਗ ਦਿੰਦੀ ਹੈ। ਇੱਕ ਵਾਰੀ ਆ ਪਿਛਲੇ ਸਮੇਂ ਵਿੱਚ ਬੜੀ ਤਿੱਖੀ ਅਤੇ ਹਨੇਰੀ ਜੀ ਆਈ ਸੀ, ਉਹ ਚੱਕਰ ਜਿਹਾ ਆਇਆ ਸੀ, ਇੱਕ ਟਰੈਕਟਰ ਚੱਕ ਕੇ ਦਰਖਤ ਨਾਲ ਟੰਗਤਾ ਸੀ ਇਹਨੇ। ਇੱਥੇ ਅਖਬਾਰਾਂ 'ਚ ਆਇਆ ਸੀ ਫਲਾਨੇ ਪਿੰਡ ਇੰਨਾ ਚੱਕਰ ਤੇਜ਼ ਆਇਆ, ਉਹ ਟਰੱਕ ਕਹਿੰਦੇ ਤਾਂ ਦਰਖਤ ਨਾਲ ਲਮਕਦਾ ਹੈ, ਅਤੇ ਫੋਟੋ ਵੀ ਮਾਤਰ ਨੇ ਦੇਖੀ ਇੱਥੇ ਅਖਬਾਰ ਵਿੱਚ ਮਿਹਾਨ ਹੋ ਗਈ। ਇਸ ਤਰ੍ਹਾਂ ਜਾਣੀ ਕਹਿੰਦੇ ਹਵਾ ਦੀ ਜਿਹੜੀ ਤਿੱਖੀ ਹੈ, ਤਿੱਖਾ ਵੇਗ ਹੈ, ਉਹ ਚੱਕਰ ਝੋਲੇ ਹਨੇਰੀ ਕਰਕੇ ਉਹ ਕਹਿੰਦੇ ਪੌਣ ਦੇਵਤਾ ਹੀ ਜਾਣਿਆ ਜਾਂਦਾ। ਹਵਾ ਦੀ ਤੇਜ਼ੀ ਦੀ ਜਿਹੜੀ ਹੈ ਨਾ, ਤਿੱਖੀ ਹਨੇਰੀ ਦੀ, ਉਹ ਦੀਏ ਪੌਣ ਹੀ ਹੈ, ਹਵਾ ਹੀ ਹੈ। ਸਹਿਨਸ਼ੀਲ ਸੌ ਦਰਜ ਸੂਰਤਾ, ਜਿਹੜੀ ਸਰੀਰ ਦੇ ਅੰਦਰ ਸਹਿਨਸ਼ੀਲਤਾ ਹੋਣੀ ਹੈ, ਸੁੰਦਰਤਾ ਹੋਣੀ ਹੈ, ਸੂਰਬਿਰਤਾਈ ਹੋਣੀ ਹੈ। ਪ੍ਰਭੂ ਬਿਸਨ ਹੈ ਸਭੇ ਪੂਰਤਾ, ਕਹਿੰਦੇ ਇਹ ਜਿਹੜੀ ਉਹਦੀਆਂ ਨਾ ਸਹਿਣਸ਼ੀਲਤਾ ਦੀ, ਸੁੰਦਰਤਾ ਦੀ, ਸੁਖਵੀਰਤਾ ਦੀ, ਸੁਰਪਣੇ ਦੀ, ਇਹ ਸਭ ਕਹਿੰਦੇ ਵਿਸ਼ਨੂੰ ਦੇ ਵਿੱਚ ਪੂਰੀਆਂ ਹੈ, ਇਹਨਾਂ ਦੀਆਂ ਉਹਦੀਆਂ ਵਿਸ਼ਨੂੰ ਜੀ ਹਨ। ਸੋ ਪ੍ਰਕਾਸ਼ ਕੀ ਅਵਦ ਮਯੰਕਾ, ਇਸ ਤਰ੍ਹਾਂ ਜਿਹੜਾ ਚੰਗਾ ਠੰਡਾ ਪ੍ਰਕਾਸ਼ ਹੈ, ਸ਼ਾਂਤਮਈ ਪ੍ਰਕਾਸ਼ ਹੈ, ਉਹਦੀ ਜਿਹੜੀ ਅਵਧੀ ਹੈ, ਹੱਦ ਹੈ, ਉਹ ਕਹਿੰਦੇ ਪੂਰਨਮਾਸੀ ਦਾ ਚੰਦਰਮਾ ਹੀ ਹੈ। ਜਥਾ ਦੁਰਗ ਕੀ ਦੀਰਘ ਲੰਕਾ, ਇਸ ਤਰ੍ਹਾਂ ਜਿੰਨੇ ਦੁਨੀਆਂ ਭਰ ਦੇ ਕਿਲੇ ਬਣੇ, ਉਹਨਾਂ ਦੀ ਹੱਦ ਜਿਹੜਾ ਹੈ ਕਹਿੰਦੇ ਲੰਕਾ ਦਾ ਕਿਲਾ ਹੈ। ਨਾਗਨ ਸ਼ੇਸ਼ ਬਾਸ ਕੀ ਸਰਪਨ, ਜਿੰਨੇ ਸੱਪ ਹਨ, ਜਿੰਨੇ ਨਾਗ ਹਨ, ਉਹਨਾਂ ਦੇ ਅਵਧੀ ਕਹਿੰਦੇ ਜਾਂ ਤਾਂ ਸ਼ੇਸ਼ ਨਾਗ ਜਾਂ ਬਾਸ਼ਕ ਨਾਗ ਹਨ। ਤਨਹੋਂ ਤਜਨ ਹੋਤ ਸਭ ਅਰਪਣ, ਇਹਨਾਂ ਦੀਆਂ ਅੱਠ ਕੁਲਾਂ ਬਣੀਆਂ ਸੱਪਾਂ ਦੀਆਂ, ਉਹਨਾਂ ਵਿੱਚੋਂ ਜਿਹੜਾ ਸ਼ੇਸ਼ ਨਾਗ ਅਤੇ ਬਾਸ਼ਕ ਨਾਗ ਇਹ ਮੁੱਖ ਹੈ, ਬਾਕੀ ਇਹ ਤਾਂ ਸਭ ਹੇਠਾਂ ਹਨ। ਇਸ ਕਰਕੇ ਕਵੀ ਜੀ ਨੇ ਕਿਹਾ ਵੀ ਇਹ ਜਿਹੜਾ ਬਾਸ਼ ਨਾਗ ਹੈ ਅਤੇ ਸ਼ੇਸ਼ ਨਾਗ ਹੈ, ਇਹ ਨਾਗਾਂ ਅਤੇ ਸੱਪਾਂ ਦੀਆਂ ਕਹਿੰਦੇ ਅਵਧੀਆਂ ਹੈ, ਇਹਨਾਂ ਤੋਂ ਅੱਗੇ ਹੋਰ ਕੋਈ ਸ਼ੇਸ਼ ਨਾਗ ਤੋਂ ਅੱਗੇ ਵੱਡਾ ਕੋਈ ਸੱਪ ਨਹੀਂ ਹੈ, ਮਹਾਨ ਹੈ, ਸਾਰੀ ਧਰਤੀ ਦੇ ਬੋਝ ਨੂੰ ਚੁੱਕ ਰਿਹਾ, ਧਰਤੀ ਨੂੰ ਇਕੱਠਾ ਰੱਖ ਰਿਹਾ ਹੈ। ਇਸ ਤਰ੍ਹਾਂ ਇਹ ਜਿਹੜਾ ਬਾਸ਼ਕ ਨਾਗ, ਤਸ਼ਕ ਨਾਗ, ਇਹ ਸਾਰੇ ਅਵਧੀ ਰੂਪ ਹਨ। ਲਿਖਣ ਲਿਖੈ ਜਿਮ ਅਵਧ ਗਜਾਨਨ, ਇਸ ਤਰ੍ਹਾਂ ਛੱਡ ਨਹੀਂ ਗਿਆ ਵਿੱਚ ਨਹੀਂ। ਤਨ ਹੋਂ ਤਜਨ ਹੋਰ ਸਭ ਤਰਪਣ, ਇਹ ਨਹੀਂ ਹੈਗਾ, ਹੋ ਗਿਆ, ਕਿੱਥੇ ਹੈ ਵਾਸ਼ਕ ਨਾਗ ਸ਼ੇਸ਼ ਕੀ ਹੈ, ਤਾਂ ਸਰਪਣ ਇੱਥੇ ਹੀ ਕਿਹਾ ਸੀ, ਅਗਲੀ ਪੰਕਤੀ ਤਾਂ ਅਧਾਰਤ ਹੀ ਨਹੀਂ ਹੋਇਆ ਹੈ। ਤਨਹੋਂ ਤਜਨ ਹੇਰ ਸੋਧ ਸਭ ਅਰਪਣ, ਜਿੱਥੇ ਕਹਿੰਦੇ ਸਰੀਰ ਦੀ ਹੰਗਤਾ ਦਾ ਛੱਡਣਾ ਹੋ ਜਾਂਦਾ ਹੈ, ਸਰੀਰ ਦੀ ਹੰਗਤਾ ਛੱਡ ਦੇਗੀ, ਉੱਥੇ ਸਭ ਕੁਛ ਹੀ ਅਰਪਣ ਹੋ ਜਾਂਦਾ ਹੈ। ਯਾਨੀ ਉੱਥੇ ਮਨ ਵੀ ਭੇਟਾ ਹੋ ਗਿਆ, ਮਨ ਵੀ ਅਰਪਣ ਹੋ ਗਿਆ, ਧਨ ਵੀ ਅਰਪਣ ਹੋ ਗਿਆ, ਹੋਰ ਜੋ ਕੋਈ ਘਰ ਦੇ ਪਿਆ ਸਾਜੋ ਸਮਾਨ, ਉਹ ਸਭ ਕਹਿੰਦੇ ਅਰਪਣ ਹੋ ਗਿਆ। ਸਾਰੀ ਅਰਪਣ ਦੀ ਜਿਹੜੀ ਆਉਂਦੀ ਹੈ ਉਹ ਸਰੀਰ ਦੀ ਹੰਗਤਾ ਦਾ ਛੱਡਣਾ ਹੈ। ਜਿਵੇਂ ਲਿਖਣ ਵਿਖੇ ਜਿਮ ਅਵਧ ਗਜਾਨਨ, ਜਿਵੇਂ ਕਹਿੰਦੇ ਜਿਹੜਾ ਕੋਈ ਲੇਖ ਲਿਖਣਾ ਹੈ, ਲਿਖਾਰੀ ਪੜ ਕੇ ਲਿਖਣਾ ਹੈ, ਉਹਦੀ ਜਿਹੜੀ ਅਹੁਦੀ ਹੈ ਉਹ ਗਜਾਜਨ ਕੀ ਹੈ, ਲੇਡ ਗਣੇਸ਼ ਹੈ। ਗਣੇਸ਼ ਵਰਗਾ ਕੋਈ ਹੋਰ ਲਿਖਾਰੀ ਨਹੀਂ ਹੋਇਆ ਦੁਨੀਆਂ ਵਿੱਚ। ਜੋਗੀ ਸਭ ਪੰਚਾਨਨ, ਇਸ ਤਰ੍ਹਾਂ ਜਿੰਨੇ ਦੁਨੀਆਂ ਦੇ ਵਿੱਚ ਕਹਿੰਦੇ ਜੋਗੀ ਲੋਕ ਹੈ, ਉਪਰਾਵਾਂ ਜਾਣ ਦੁਆਰਾ ਜੁੜਨ ਵਾਲੇ ਹੈ, ਸਾਰਿਆਂ ਦੀ ਅਵਧੀ ਕਹਿੰਦੇ ਪੰਚਾਨਨ ਹੈ, ਸ਼ਿਵਜੀ ਹੈ। ਕਿਉਂਕਿ ਇਹਨੇ ਆਪਣੇ ਪੰਜ ਮੁਖਾਂ ਤੋਂ ਪੰਜ ਰਾਗ ਉਚਾਰਨ ਕੀਤੇ ਸਨ, ਅਤੇ ਪੰਜ ਉਹਨਾਂ ਮੁੱਖਾਂ ਦੇ ਨਾਮ ਵੀ ਉਹ ਵਿਦਵਾਨਾਂ ਨੇ ਅੱਡੋ ਅੱਡੀ ਕਲਪੇ ਨੇ। ਜਿਵੇਂ ਸਦਿਆਤ ਨਾਮੇ ਜਿਹੜਾ ਮੁੱਖ ਹੈ ਉਹ ਤੋਂ ਕਹਿੰਦੇ ਇਹਨੇ ਸ਼੍ਰੀ ਰਾਗ ਉਚਾਰਨ ਕੀਤਾ ਸੀ। ਇਸ ਤਰ੍ਹਾਂ ਕਹਿੰਦੇ ਪੰਜ ਰਾਗ ਆਪਣੇ ਮੁੱਖ ਤੋਂ ਉਚਾਰਨ ਕਰਕੇ ਸ਼ਿਵਜੀ ਦਾ ਨਾਂ ਪੰਚਾਨਨ ਵੀ ਹੈ। ਇਸੇ ਤਰ੍ਹਾਂ ਤਰਨੇਤਰਾ ਵੀ ਹੈ, ਵੀ ਤਿੰਨ ਅੱਖਾਂ ਹਨ, ਦੋ ਤਾਂ ਹੈਗੀਆਂ, ਇੱਕ ਕਹਿੰਦੇ ਜਿਹੜੀ ਮਹਾਂਪਰਲੋਂ ਆ ਜਿਹਦੇ ਜਦੋਂ ਖੋਲਦਾ ਕਹਿੰਦੇ ਅੱਗ ਨਿਕਲਦੀ ਹੈ, ਉਹਦੇ ਨਾਲ ਸਾਰਾ ਸੰਸਾਰ ਸੜ ਬਚ ਜਾਂਦਾ ਹੈ। ਇਸ ਤਰ੍ਹਾਂ ਤਰਨੈਣ ਵੀ ਕਹਿੰਦੇ, ਪੰਚਾਨਨ ਵੀ ਕਹਿੰਦੇ। ਪੰਜ ਰਾਗ ਮੁੱਖੋਂ ਉਚਾਰਨ ਕਰਕੇ ਸ਼੍ਰੀ ਰਾਗ ਆਉਂਦਾ ਉਹਦੀ, ਕਹਿੰਦੇ ਸ਼ਿਵਜੀ ਹੈ ਸਾਰਿਆਂ ਦੀ ਜੋਗੀਆਂ ਦੀ। ਸੈਨਾ ਪਤ ਕੀ ਅਵਧ ਖੜਾ ਨਨ, ਜਿੰਨੇ ਦੁਨੀਆਂ ਭਰ ਦੇ ਰਾਜੇ ਮਹਾਰਾਜਿਆਂ ਦੇ ਸੈਨਾਪਤੀ ਉਹਨਾਂ ਦੀ ਅਵਧੀ ਕਹਿੰਦੇ ਸ਼ਿਆਮ ਕਾਰਤਕ ਹੈ। ਇਹੋ ਜਿਹਾ ਕਹਿੰਦੇ ਸੈਨਾਪਤੀ ਸ਼ਿਆਮ ਕਾਰਤਕ ਹੋਇਆ ਹੈ, ਇਹੋ ਜਿਹਾ ਕੋਈ ਦੁਨੀਆਂ ਦੇ ਰਾਜੇ ਮਹਾਰਾਜਾ ਦਾ ਸੈਨਾਪਤੀ ਹੈ ਨਹੀਂ ਹੋਇਆ। ਰਚਨਾ ਰਚਨਨ ਮਹਿ ਚਤੁਰਾਨਨ, ਜਿਵੇਂ 84 ਲੱਖ ਜੋਨ ਦੀ ਜਿੰਨੀ ਰਚਨਾ, ਇਹਨੂੰ ਰਚਨ ਵਿੱਚ ਬਣਾਉਣ ਵਿੱਚ ਸਭ ਤੋਂ ਕਹਿੰਦੇ ਜਿਹੜਾ ਅਵਧੀ ਰੂਪ ਹੈ, ਸਿਆਣਾ ਹੈ, ਉਹ ਬ੍ਰਹਮਾ ਹੈ। ਤਿਮ ਬੁੱਢਾ ਸਾਹਿਬ ਬ੍ਰਹਮ ਗਿਆਨੀ, ਇਵੇਂ ਕਹਿੰਦੇ ਗੁਰੂ ਘਰ ਦੇ ਵਿੱਚ ਜਿੰਨੇ ਬ੍ਰਹਮ ਗਿਆਨੀ ਉਹਨਾਂ ਦੇ ਵਿੱਚੋਂ ਬਾਬਾ ਬੁੱਢਾ ਸਾਹਿਬ ਜੀ ਅਵਧੀ ਹਨ, ਮਹਾਨ। ਸਿੱਖੀ ਕੇ ਆਧਾਰ ਗੁਣ ਖਾਨ, ਗੁਰੂ ਨਾਨਕ ਸਾਹਿਬ ਦੀ ਸਿੱਖੀ ਉਹਦੇ ਆਸਰਾ ਰੂਪ ਹੈ, ਗੁਣਾਂ ਦੇ ਖਾਣ। ਤਿੰਨ ਕੋ ਸੁਜਾਸ ਕਹਾਂ ਲੋ ਕਹੀਐ, ਕਵੀ ਸੰਤੋਖ ਸਿੰਘ ਜੀ ਕਹਿੰਦੇ ਐਸੇ ਬਾਬਾ ਬੁੱਢਾ ਸਾਹਿਬ ਦਾ ਸ੍ਰੇਸ਼ਟ ਜਸ ਵੀ ਕਿੱਥੋਂ ਕ ਤੱਕ ਆਖੀਏ। ਜੀਵਨ ਮੁਕਤ ਅਵਸਥਾ ਲਹੀਐ, ਜਿਸ ਬਾਬਾ ਬੁੱਢਾ ਸਾਹਿਬ ਜੀ ਜੀਵਨ ਮੁਕਤ ਜਿਹੜੀ ਅਵਸਥਾ ਹੈ ਉਹ ਕਹਿੰਦੇ ਲਹੀਐ ਕੀ ਜਾਣੀ ਜਾਂਦੀ ਸੀ, ਵੇਖੀ ਜਾਂਦੀ ਸੀ। ਤਿੰਨ ਕੋ ਪੁੱਤਰ ਨਾਮ ਕਹਿ ਪਾਣਾ, ਐਸੇ ਜੀਵਨ ਮੁਕਤ ਅਵਸਥਾ ਵਾਲੇ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਸੀ ਉਹਨਾਂ ਦੇ ਅੱਗੇ ਪੁੱਤਰ ਹੋਏ, ਜਿਨ੍ਹਾਂ ਦਾ ਨਾਮ ਭਾਈ ਭਾਨਾ ਜੀ ਕਰਕੇ ਪ੍ਰਸਿੱਧ ਸੀ। ਜਿਨ ਜਾਣਿਓ ਮੀਠੋ ਗੁਰ ਭਾਣਾ, ਭਾਈ ਭਾਨਾ ਸਾਹਿਬ ਜੀ ਨੇ ਗੁਰੂ ਮਹਾਰਾਜ ਜਿਹੜਾ ਭਾਣਾ ਨੂੰ ਮਿੱਠਾ ਕਰਕੇ ਜਾਣਿਆ, ਆਵਾਗਿਆ ਵੀ ਚੱਲਦੇ ਰਹੇ। ਪਿਤਾ ਸਮਾਨ ਗਿਆਨ ਮਹਿ ਪੂਰਾ, ਬਾਬਾ ਬੁੱਢਾ ਸਾਹਿਬ ਜੀ ਗਿਆਨ ਦੇ ਵਿੱਚ ਐਨ ਪੂਰੇ ਸਨ, ਆਪਣੇ ਪਿਤਾ ਦੇ ਸਮਾਨ ਹੀ ਭਾਈ ਭਾਨਾ ਜੀ ਵੀ ਪੂਰਨ ਬ੍ਰਹਮ ਗਿਆਨੀ ਸਨ। ਕਾਮਾ ਦਿਕ ਰਿਪ ਹਤੇ ਮਿਸੂਰਾ, ਕਾਮ ਕ੍ਰੋਲੋ ਮੋਹੰਕਾਰ ਆਦਿਕ ਜਿਹੜੇ ਸਭ ਮਨੁੱਖ ਤੋਂ ਵੱਡੇ ਦੁਸ਼ਮਣ ਨੇ, ਇਹਨਾਂ ਨੂੰ ਦੁਖੀ ਕਰਕੇ ਮਾਰਿਆ ਇਹਨਾਂ ਨੇ। ਤਿਸ ਕੋ ਪੁੱਤਰ ਨਾਮ ਕਹਿ ਸਰਵਣ, ਆਹੋ ਭਾਈ ਭਾਨੀ ਜੀ ਦਾ ਅੱਗੇ ਜਿਹੜਾ ਪੁੱਤਰ ਹੈ ਉਹਦਾ ਨਾਮ ਸਰਵਣ ਕਰਕੇ ਕਿਹਾ ਜਾਂਦਾ ਹੈ। ਸਰਵਣ ਸੁਣਿਓ ਜਸ ਜਿਹੇ ਸਮ ਸਰਵਣ, ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਦਾ ਜਸ ਜਿਵੇਂ ਅੰਧਲਾ ਅੰਦਲੀ ਦਾ ਪੁੱਤਰ ਸਰਵਣ ਸੀ, ਉਹਦੇ ਸਮਾਨ ਹੀ ਕੰਨਾਂ ਵਿੱਚ ਜਦ ਸੁਣਿਆ ਗਿਆ ਹੈ ਵੀ ਇਹ ਵੀ ਅੰਦਲਾ ਅੰਦਲੀ ਦੇ ਪੁੱਤਰ ਸਰਵਣ ਵਰਗਾ ਹੀ ਭਾਈ ਭਾਨਾ ਜੀ ਦਾ ਪੁੱਤਰ ਸਰਵਣ ਹੈ ਸੀ। ਸਤਿਗੁਰ ਸਿੱਖੀ ਕਹੋ ਵੱਡ ਭਾਗਾ, ਇਸ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ ਉਹਨੂੰ ਧਾਰਨ ਵਿੱਚ ਇਹ ਕਹਿੰਦੇ ਸਭ ਤੋਂ ਭਾਗਾ ਤਾਂ ਨਹੀਂ ਭਾਰਾ ਹੈ। ਇਸ ਰੰਗ ਭਾਰਾ ਕਦੇ ਮਹਾਨ ਸੀ, ਸਰਬ ਸਹਾਰਿਓ ਭਾ ਜਗ ਭਾਰਾ, ਇੰਨਾ ਭਾਰ ਹੈ ਸੰਸਾਰ ਦਾ ਸਿੱਖੀ ਦਾ, ਇਹਨੇ ਸਾਰਾ ਆਪਣੇ ਸੀਸ ਤੇ ਸਹਾਰ ਲਿਆ ਹੈ ਸੀ। ਤਿਨਕੇ ਉਪਜੋ ਪੁੱਤਰ ਜਲਾਲ, ਇਹ ਜਿਹੜਾ ਭਾਈ ਸਰਵਣ ਸੀ ਇਹਦੇ ਘਰ ਦੇ ਵਿੱਚ ਅੱਗੇ ਜਲਾਲ ਨਾਵੇਂ ਪੁੱਤਰ ਪੈਦਾ ਹੋਇਆ ਏ ਤੀਜੇ ਥਾਂ। ਗੁਰ ਪਗ ਪ੍ਰੇਮ ਰੰਗ ਚੜ ਲਾਲ, ਜਿਸ ਭਾਈ ਜਲਾਲ ਜੀ ਨੂੰ ਗੁਰੂ ਕੇ ਚਰਨਾਂ ਕਮਲਾਂ ਦਾ ਜਿਹੜਾ ਪ੍ਰੇਮ ਰੰਗ ਹੈ ਲਾਲੋ ਲਾਲ ਜਾਣੀ ਗੂੜਾ ਰੰਗ ਚੜਿਆ ਹੋਇਆ ਸੀ। ਬਹੁ ਸਿੱਖਿਅਨ ਕਹੋ ਗੁਰਮਤਿ ਦੀਨਸ, ਜਿਸ ਭਾਈ ਜਲਾਲ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਅੱਗੇ ਤੋਂ ਅਸਮਸ ਪੈਦਾ ਹੋ ਕੇ ਬੜੇ ਸਿੱਖਾਂ ਨੂੰ ਗੁਰਮਤ ਬਖਸ਼ਣਾ ਕੀਤੀ। ਮਿਲੇ ਪਹੁੰਚ ਨਰ ਮੁਕਤੀ ਕੀ ਨਸ, ਜਿਹੜੇ ਵੀ ਮਨੁੱਖ ਪਹੁੰਚ ਕੇ ਇਹਨਾਂ ਨੂੰ ਕਹਿੰਦੇ ਪੁੱਜ ਕੇ ਮਿਲੇ, ਜਿਹੜੇ ਉਹਨਾਂ ਨੂੰ ਮੁਕਤੀ ਕਰ ਦਿੱਤਾ ਇਹ ਭਾਈ ਜਲਾਲ ਜੀ ਨੇ। ਤਿਸ ਕੋ ਪੁੱਤਰ ਨਾਮ ਕਹਿ ਝੰਡਾ, ਉਸ ਭਾਈ ਜਲਾਲ ਜੀ ਦਾ ਅੱਗੇ ਜਿਹੜਾ ਪੁੱਤਰ ਸੀ ਉਹਦਾ ਨਾਂ ਭਾਈ ਝੰਡਾ ਕਰਕੇ ਕਿਹਾ ਜਾਂਦਾ ਸੀ। ਜਿਸ ਕੋ ਜਸ ਜਾਹਰ ਜਿਮ ਝੰਡਾ, ਜਿਸ ਝੰਡਾ ਜੀ ਦਾ ਜਿਹੜਾ ਜਸ ਹੈ ਸੰਸਾਰ ਦੇ ਵਿੱਚ ਪ੍ਰਗਟ ਜਾਹਰ, ਕਹਿੰਦੇ ਜਿਵੇਂ ਨਿਸ਼ਾਨ ਸਾਹਿਬ ਹੈ ਨਾ ਉੱਚਾ ਹੁੰਦਾ ਸਭ ਤੋਂ ਦੂਰ ਤੱਕ ਦਿਸਦਾ, ਨਿਸ਼ਾਨ ਸਾਹਿਬ ਵਰਗਾ ਸੀ ਜਸ ਜਾਹਰ। ਬ੍ਰਹਮਾਕਾਰ ਬ੍ਰਿਤ ਇੱਕ ਰਸ ਮੈਂ, ਜਿਸ ਭਾਈ ਝੰਡਾ ਜੀ ਦੀ ਜਿਹੜੀ ਬਿਰਤੀ ਹੈ ਬ੍ਰਹਮਾਕਾਰ ਇੱਕ ਰਸ ਰਹਿੰਦੀ ਸੀ। ਜਿਸ ਕੇ ਨਹੀਂ ਅਨਿਕਤਾ ਦ੍ਰਿਸ਼ ਮੈਂ, ਜਿਨ੍ਹਾਂ ਦੇ ਹਿਰਦੇ ਵਿੱਚ ਕਹਿੰਦੇ ਇਸ ਤਰ੍ਹਾਂ ਜਿਹੜੀ ਦ੍ਰਿਸ਼ ਮੈਂ, ਕਹਿੰਦੇ ਜਿਹੜਾ ਦ੍ਰਿਸ਼ਣ ਵਾਲਾ ਦ੍ਰਿਸ਼ਟਾ ਰੂਪ ਸਰਾਰ ਹੈ ਉਹਦੇ ਵਿੱਚ ਅਨੇਕਤਾ ਨਹੀਂ ਸੀ। ਸੰਸਾਰ ਵਿੱਚ ਤਰ੍ਹਾਂ ਤਰ੍ਹਾਂ ਦੀ ਨਿਗਾਹ ਹੈ ਨਹੀਂ ਸੀ, ਨਿਰਤਪਣਾ ਨਹੀਂ ਹੈ ਸੀ ਸੰਸਾਰ ਦੇ ਵਿੱਚ, ਸਾਰੇ ਪਾਸੇ ਸੰਸਾਰ ਵਿੱਚ ਪਰਮੇਸ਼ਰ ਹੀ ਦਿਸਦਾ ਸੀ। ਇਨਕੇ ਸੁਤ ਗੁਰ ਦਿੱਤਾ ਹੋਵਾ, ਇਹਨਾਂ ਦੇ ਘਰ ਦੇ ਵਿੱਚ ਅੱਗੇ ਜਿਹੜੇ ਸਪੁੱਤਰ ਹਨ ਉਹ ਸ੍ਰੀ ਗੁਰ ਦਿੱਤਾ ਜੀ ਹੋਏ। ਗੁਰ ਸਿੱਖੀ ਜਿਨ ਮਾਰਗ ਜੋਵਾ, ਇਸ ਗੁਰ ਦਿੱਤਾ ਜੀ ਨੇ ਜੋ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਰਸਤਾ ਭਾਉ ਭਗਤੀ ਵਾਲਾ ਹੈ ਉਹਨੂੰ ਤੱਕਿਆ। ਅੰਤ ਸਮੇਂ ਪਦ ਪਰਮ ਪਹੁੰਚਾ, ਐਸੇ ਜੋ ਸ੍ਰੀ ਗੁਰੂ ਦਿੱਤਾ ਜੀ ਸੀ ਜਦੋਂ ਅੰਤ ਦਾ ਸਮਾਂ ਆਇਆ ਉਹ ਵੀ ਮਹਾਨ ਉੱਚੇ ਅਹੁਦੇ ਤੇ ਪਹੁੰਚੇ ਸੱਚਖੰਡ ਵਾਸੀ ਹੋਏ। ਬ੍ਰਹਮ ਗਿਆਨ ਮਹਿ ਜਿਸ ਮਨ ਰੂਚਾ, ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਜਿਹੜਾ ਬ੍ਰਹਮ ਗਿਆਨ ਹੈ ਇਹੀ ਚੰਗਾ ਲੱਗਦਾ ਸੀ, ਇੱਧਰ ਹੀ ਮਨ ਜੁੜਿਆ ਰਹਿੰਦਾ ਸੀ। ਰਾਮ ਕੋਇਰ ਉਪਜਿਓ ਤੇ ਨੰਦ, ਇਸ ਤਰ੍ਹਾਂ ਅੱਗੇ ਸ੍ਰੀ ਗੁਰੂ ਦਿੱਤਾ ਜੀ ਦੇ ਘਰ ਦੇ ਵਿੱਚ ਅੱਗੇ ਭਾਈ ਰਾਮ ਕੌਰ ਜੀ ਕਰਕੇ ਪੁੱਤਰ ਪੈਦਾ ਹੋਏ। ਜੀਵਨ ਮੁਕਤ ਸੋ ਜੁਕਤ ਆਨੰਦ, ਇਹ ਵੀ ਆਪਣੇ ਪਿਤਾ ਵਾਂਗ ਭਾਈ ਸਾਹਿਬ ਭਾਈ ਰਾਮ ਕੌਰ ਜੀ ਕਹਿੰਦੇ ਜੀਵਨ ਮੁਕਤੀ ਵਾਲੇ ਸੀ, ਜਿਉਂਦੇ ਮੁਗਲ ਸੀ ਤੇ ਬੜੇ ਭਾਰੀ ਆਨੰਦ ਵਿੱਚ ਹੀ ਜੁੜੇ ਰਹਿੰਦੇ ਸਨ। ਨੇਤ ਨੇਤ ਜਿਸ ਵੇਦ ਬਤਾਵੈ, ਪਰਮੇਸ਼ਰ ਦੇ ਤਾਈ ਜਿਹੜਾ ਵੇਦ ਹੈ ਨੇਤ ਨੇਤ ਕਰਕੇ ਬੇਅੰਤ ਬੇਅੰਤ ਕਰਕੇ ਬਤਾਵਾ ਕੀ ਕਹਿੰਦਾ ਹੈ ਕਥਨ ਕਰਦਾ ਹੈ। ਨਿਤ ਅਖੰਡ ਤਿਸ ਪਦ ਲਿਵ ਲਾਵੈ, ਉਸ ਪਰਮੇਸ਼ਰ ਦੇ ਵਿੱਚ ਕਹਿੰਦੇ ਹਮੇਸ਼ਾ ਇੱਕ ਰਾਸ ਜਿਹੜੀ ਬਿਰਤੀ ਹੈ ਉਹ ਲਾਈ ਰੱਖਦੇ ਸਨ, ਐਸੇ ਪਦ ਅਹੁਦੇ ਤੇ ਰੁਤਬੇ ਵਿੱਚ ਕਦੇ ਲੈਂਦੇ ਸਨ ਲੀਨ। ਤੁਰੀ ਅਵਸਥਾ ਚਿੱਤ ਅਰੂੜਾ, ਤੁਰੀ ਕੋ ਚੌਥੀ ਅਵਸਥਾ ਕੋ, ਸੰਸਕ੍ਰਿਤ ਵਿੱਚ ਤੁਰੀ ਨੂੰ ਚੌਥੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਜਿਹੜੀ ਚੌਥੀ ਅਵਸਥਾ ਤ੍ਰੈਗੁਣ ਅਤੀਤ ਅਵਸਥਾ ਉਹਦੇ ਵਿੱਚ ਤਿੰਨਾਂ ਦਾ ਟਿਕਿਆ ਰਹਿੰਦਾ ਸੀ। ਬਿਨ ਸਤਿਗੁਰ ਜੋ ਸਭ ਕਹੁ ਗੂੜਾ, ਬਿਨਾਂ ਸਤਿਗੁਰੂ ਤੋਂ ਜੋ ਸਾਰਿਆਂ ਦੇ ਤਾਈ ਜਿਹੜੀ ਚੌਥੀ ਅਵਸਥਾ ਹੈ ਕਹਿੰਦੇ ਗੁੱਝੀ ਹੈ ਗੋਤ ਹੈ, ਇੱਕ ਸਤਿਗੁਰੂ ਇਸ ਅਵਸਥਾ ਦੇ ਮਾਲਕ ਹੈ ਤੇ ਬਖਸ਼ਣ ਵਾਲੇ ਹੈ, ਬਾਕੀ ਕਹਿੰਦੇ ਸਭ ਇਸ ਜਿਹੜੀ ਚੌਥੀ ਅਵਸਥਾ ਤੋਂ ਬਗੈਰ ਹੀ ਹਨ। ਬਾਲਕ ਸਮਤਾ ਵੇਦ ਜੋ ਕਹੈ, ਤ੍ਰੈਗੁਣਾ ਤੀਰ ਚੌਥੀ ਅਵਸਥਾ, ਇਸ ਨੂੰ ਜਿਹੜਾ ਵੇਦ ਹੈ ਬਾਲਕਾਂ ਦੀ, ਬਾਲਕ ਦੀ ਬਰਾਬਰੀ ਦਿੰਦਾ ਵੀ ਜਿਵੇਂ ਬਾਲਕ ਦੀ ਅਵਸਥਾ ਹੁੰਦੀ ਹੈ, ਚੌਥੀ ਅਵਸਥਾ ਦਾ ਮਾਲਕ ਬਾਲਕ ਵਰਗ ਅਵਸਥਾ ਵਾਲਾ ਹੀ ਹੁੰਦਾ ਹੈ। ਤਿਸ ਮਹਿ ਸਦਾ ਬਿਰਤ ਤੋ ਰਹਿ, ਬਿਰਤ ਤੋ ਰਹਿ, ਉਸ ਕਹਿੰਦੇ ਜਿਹੜੀ ਚੌਥੀ ਅਵਸਥਾ ਹੈ ਉਹਦੇ ਆਨੰਦ ਵਿੱਚ ਹੀ ਭਾਈ ਸਾਹਿਬ ਭਾਈ ਰਾਮ ਕੌਰ ਜੀ ਵਰਤਦੇ ਰਹਿੰਦੇ ਸਨ, ਉਸ ਆਨੰਦ ਵਿੱਚ ਹੀ ਲੈਂਦੇ ਰਹਿੰਦੇ ਸਨ। ਕੁਛ ਕੁ ਚਰਿੱਤਰ ਕਹੋ ਤਿਸ ਕੇਰਾ, ਵੇ ਸਰੋਤਾ ਜਨੋ, ਉਸ ਭਾਈ ਭਾਈ ਸਾਹਿਬ ਭਾਈ ਰਾਮ ਕੌਰ ਜੀ ਦਾ ਥੋੜਾ ਬਹੁਤ ਅਸੀਂ ਚਰਿੱਤਰ ਦੱਸਦੇ ਹਾਂ, ਕੁਝ ਪ੍ਰਸੰਗ ਕਹਿੰਦੇ ਹਾਂ। ਯਥਾ ਸਰੂਪ ਸੋ ਭਾਉ ਭਲੇਰਾ, ਇਹਨਾਂ ਦਾ ਸਰੂਪ ਸੀ ਸਰੀਰ ਦਾ ਤੇ ਬੜਾ ਚੰਗਾ ਸੁਧਾ ਸਾਦਾ ਸੁਭਾਅ ਸੀ। ਹੁਤੀ ਥੂਲਤਾ ਤਨ ਸਭ ਥਾਨਨ, ਸਰੂਪ ਦੱਸਦੇ ਵੀ ਸਾਰੇ ਸਰੀਰ ਦੇ ਥਾਵਾਂ ਚ ਸਥੂਲਤਾ ਸੀ, ਜਾਣੀ ਸਾਰੇ ਜਿਹੜਾ ਸਰੀਰ ਸੀ ਨਾ ਉਹ ਵੀ ਮੋਟਾ ਜਾਈ ਸੀ, ਬਾਹਾਂ ਜੀਆਂ ਵੀ, ਲੱਤਾਂ ਵੀ, ਪੇਟ ਵੀ, ਜਿੰਨਾ ਸਾਰਾ ਸਰੀਰ ਕਹਿੰਦੇ ਸਥੂਲਤਾ ਵਾਲਾ ਹੀ ਸੀ, ਮੋਟਾ ਮੋਟਾਈ ਵਿੱਚ ਹੀ ਸਹੀ। ਲੰਬੋ ਦਰ ਲਿਹੋ ਪਰਮ ਗਜਾਨਨ, ਹਾਂ ਜੇ ਕਹਿੰਦੇ ਭੇਦ ਦੇ ਸੰਬੰਧ ਵਿੱਚ ਹੀ ਜਾਣਨਾ ਹੋਵੇ ਤੇ ਫਿਰ ਪਰਖ ਲਓ, ਜਾਣ ਲਓ ਵੀ ਜਿਵੇਂ ਗਣੇਸ਼ ਦਾ ਪੇਟ ਸੀ ਨਾ ਇਹੋ ਜਿਹਾ, ਕਹਿੰਦੇ ਭਾਈ ਸਾਹਿਬ ਦਾ ਪੇਟ ਸੀ ਵੱਡਾ ਸਾਰਾ, ਸਹਿਜ ਸੁਭਾਇਕ ਬੋਲਣ ਬਣੈ, ਫਿਰ ਭਾਈ ਸਾਹਿਬ ਜੀ ਦਾ ਜਿਹੜਾ ਬੋਲਣਾ ਚੱਲਣਾ ਹੈ ਉਸ ਤੇ ਸੁਭਾਈ ਬਣਦਾ ਸੀ, ਜਿਵੇਂ ਜਿਸ ਤੇ ਸੁਭਾਈ ਬੋਲੀ ਚੱਲੀ ਜਾਂਦੇ ਆ ਉਸ ਤੇ ਸੁਭਾਈ ਬੋਲਣਾ ਕਰਦੇ ਸੀ। ਬੁਰਾ ਕੇ ਭਲਾ ਫੁਰੈ ਤਤ ਛਿਨੈ, ਉਹ ਭਾਵੇਂ ਸੁੱਤੇ ਸੁਭਾ ਕਿਸੇ ਨੂੰ ਬੁਰਾ ਬਚਨ ਕਹਿ ਦੇਣ ਜਾਂ ਚੰਗਾ ਭਲਾ ਕਹਿ ਦੇਣ, ਉਹ ਸੁੱਤੇ ਸਿਰ ਉਹ ਨਹੀਂ ਫੁਰ ਜਾਂਦਾ, ਉਹ ਨਹੀਂ ਪੂਰਾ ਹੋ ਜਾਂਦਾ ਸੀ ਇਹਨਾਂ ਦਾ। ਇੱਕ ਦਿਨ ਇੱਕ ਰਾਹਕ ਘਰ ਮਾਹੀ, ਕਵੀ ਸੰਤੋਖ ਸਿੰਘ ਜੀ ਕਹਿੰਦੇ ਲਓ ਸੁਣਾਉਂਦੇ ਆ ਤੁਹਾਨੂੰ ਪ੍ਰਸੰਗ ਵੀ ਪੂਰਾ ਭਲਾ ਕਿਵੇਂ ਸਹਿ। ਭੋਜਨ ਕੀਏ ਖਿਆਹੀ, ਕਹਿੰਦੇ ਬਹੁਤੇ ਲੋਕਾਂ ਨੂੰ ਘਰ ਵਿੱਚ ਬੁਲਾ ਕੇ ਇੱਕ ਜ਼ਿਮੀਂਦਾਰ ਨੇ ਕਹਿੰਦੇ ਉਹ ਖਿਆ ਕੀਤਾ ਆਪਣੇ ਪਿਤਾ ਜਿਸ ਦਿਨ ਚੜ੍ਹਾਈ ਕਰਦੇ ਆ ਉਸ ਦਿਨ, ਕਹਿੰਦੇ ਭੋਜਨ ਜਿਹਾ ਬਣਾ ਕੇ ਬੜੇ ਲੋਕਾਂ ਨੂੰ ਛਕਾਇਆ, ਬਰਸੀ ਮਨਾਈ ਪਿਓ ਦੀ। ਰਾਮ ਕੋਇਰ ਕੇ ਢਿੱਗ ਲੈ ਗਏ, ਉਹ ਜਿਸ ਜ਼ਿਮੀਂਦਾਰ ਦੇ ਪਿਓ ਦੀ ਬਰਸੀ ਦਾ ਦਿਨ ਸੀ, ਜਿਸ ਦਿਨ ਉਹਨੇ ਸਰੀਰ ਤਿਆਗਿਆ ਸੀ, ਕਹਿੰਦੇ ਉਹ ਭਾਈ ਸਾਹਿਬ ਭਾਈ ਰਾਮ ਕੌਰ ਕੋਲ ਵੀ ਭੋਜਨ ਜਿਹਾ ਲੈ ਗਿਆ। ਪਾਇਸ ਸਿਤਾ ਕ੍ਰਿਤ ਇੱਕ ਮਏ, ਹਾਂ ਕਹਿੰਦੇ ਘਿਓ ਖੀਰ ਜਿਹੜੀ ਆ ਉਹਦੇ ਵਿੱਚ ਘਿਓ ਤੇ ਖੰਡ ਜਿਹਾ ਪਾ ਕੇ ਇੱਕ ਰੂਪ ਕਰ ਲਿਆ, ਚੰਗੀ ਤਰ੍ਹਾਂ ਰਾਮ ਬਣਾ ਲਿਆ ਉਹਨੂੰ। ਜਾਏ ਅਗਾਰੀ ਥਾਲ ਟਿਕਾਇਆ, ਹਾਂ ਇਸ ਤਰ੍ਹਾਂ ਖੀਰ ਦਾ ਜਿਹੜਾ ਭਰਿਆ ਹੋਇਆ ਜਿਹੜਾ ਥਾਲ ਹੈ ਜਾ ਕੇ ਉਹ ਜ਼ਿਮੀਂਦਾਰ ਨੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਅੱਗੇ ਟਿਕਾ ਦਿੱਤਾ, ਜਾਣੀ ਬਣਾ ਸਵਾਰ ਕੇ ਰੱਖ ਦਿੱਤਾ। ਰੁਚ ਸੋ ਸਵਾਦਲ ਕਰ ਕਰ ਖਾਵੇ ਹੈ, ਕਹਿੰਦੇ ਕਿਉਂਕਿ ਸਵਾਦੀ ਸੀ ਬੜੀ ਰੁਚੀ ਕਰਕੇ ਖਾ ਰਹੇ ਆ, ਹੁਣ ਖੰਡ ਪਾਈਏ ਖੁੱਲਾ ਘਿਓ ਸਿੱਟਿਆ ਤੇ ਸਵਾਦ ਬਣੀ ਜਾਣੀ ਹੈ। ਲੰਗਰ ਦੌਲਤ ਮੰਡੀ ਰਸਮਰਥ ਖੀਰ ਘਿਆਲੀ, ਮਹਾਰਾਜ ਨੇ ਵੀ ਲਿਖਿਆ ਗੁਰੂ ਅੰਗਦ ਸਾਹਿਬ ਦੇ ਲੰਗਰ ਵਿੱਚ ਘਿਓ ਵਾਲੀ ਖੀਰ ਵਰਤਦੀ ਸੀ, ਹੁਣ ਦੁੱਧ ਵਿੱਚ ਖੀਰ ਬਣੀ ਹੋਵੇ ਤੇ ਵਿੱਚ ਫਿਰ ਘਿਓ ਸਿੱਟਿਆ ਹੋਵੇ ਫਿਰ ਤਾਂ ਸਵਾਦ ਜ਼ਿਆਦਾ ਹੀ ਬਣ ਜਾਣੀ ਹੈ। ਇਸ ਕਰਕੇ ਸਵਾਦੀ ਖੀਰ ਸੀ ਤੇ ਰੁਚੀ ਕਰਕੇ ਜਾਣੀ ਖਾਈ ਤੁਰੇ ਜਾਂਦੇ ਆ ਭਾਈ ਸਾਹਿਬ। ਪੁਨਹ ਪਾਨ ਕਰ ਸੀਤਲ ਪਾਣੀ, ਹਾਂ ਫਿਰ ਕਹਿੰਦੇ ਉਹ ਠੰਡਾ ਪਾਣੀ ਪੀ ਕਰਕੇ ਤੇ ਹੱਥ ਧੋ ਲੈਣਾ ਕੀਤੇ। ਰਾਹਕ ਸੋ ਤਪ ਬੋਲਿਓ ਬਾਣੀ, ਹਾਂ ਖੀਰ ਨਾ ਰੱਜ ਪੁੱਜ ਕੇ ਫਿਰ ਭਾਈ ਸਾਹਿਬ ਭਾਈ ਰਾਮ ਕੌਰ ਜੀ ਜਿਹੜਾ ਜ਼ਿਮੀਂਦਾਰ ਲੈ ਕੇ ਆਇਆ ਉਹਦੇ ਸਾਧ ਬਚਨ ਬਾਣੀ ਬੋਲੇ। ਨੀਕੋ ਭੋਜਨ ਕਰਕੇ ਲਿਆਏ, ਜ਼ਿਮੀਂਦਾਰਾ ਬੜਾ ਚੰਗਾ ਸੋਹਣਾ ਤੂੰ ਖੀਰ ਦਾ ਭੋਜਨ ਬਣਾ ਕੇ ਸਾਡੇ ਵਾਸਤੇ ਲਿਆਇਆ। ਕਾਰਨ ਕਵਨ ਸੋ ਦੇਹ ਸੁਣਾਏ, ਇਹਦੇ ਵਿੱਚ ਵੀ ਕਾਰਨ ਕੀ ਹੈ ਵੀ ਜਿਸ ਕਰਕੇ ਤੂੰ ਐਸਾ ਵਧੀਆ ਇਹ ਖੀਰ ਬਣਾ ਕੇ ਲਿਆ ਉਹ ਸਾਨੂੰ ਸੁਣਾ ਦੇ ਦੱਸ ਦੇ। ਹੱਥ ਜੋੜ ਤਿੰਨ ਕਹਿਓ ਬੁਝਾਈ, ਉਹ ਜ਼ਿਮੀਂਦਾਰ ਨੇ ਕਹਿੰਦੇ ਹੱਥ ਜੋੜ ਕੇ ਭਾਈ ਸਾਹਿਬ ਨੂੰ ਸਮਝਾ ਬੁਝਾ ਕੇ ਆਖਿਆ। ਧੋਖਿਆ ਹਾ ਭੋਜਨ ਸਮਦਾਈ। ਮਹਾਰਾਜ ਕਹਿੰਦੇ ਖਿਆ ਦਾ ਦਿਨ ਸੀ, ਬਰਸ਼ੀ ਦਾ ਦਿਨ ਸੀ, ਜਿਸ ਕਰਕੇ ਬਹੁਤਾ ਭੋਜਨ ਬਣਾਇਆ ਮੈਂ। ਅਗਰ ਆਪ ਕੇ ਪੂਰਬ ਲਿਆਇਓ। ਮਹਾਰਾਜ ਹੁਣ ਬਹੁਤਾ ਭੋਜਨ ਸੀ, ਆਪ ਜੀ ਦੇ ਅੱਗੇ ਪਹਿਲਾਂ ਥਾਲ ਭਰ ਕੇ ਉਹ ਲੈ ਆਇਆ। ਪਾਇਸ ਸਿਤਾ ਕ੍ਰਿਤ ਜੋ ਖਾਇਓ। ਮਹਾਰਾਜ ਖੀਰ ਦੇ ਵਿੱਚ ਘਿਓ ਤੇ ਖੰਡ ਪਾਈ ਸੀ ਤੇ ਆਪ ਜੀ ਨੇ ਖੁੱਲੇ ਗੱਫੇ ਲਾਏ, ਰਜ ਰਜ ਕੇ ਛਕਿਆ ਹੈ। ਅਦਕ ਪ੍ਰਸੰਨ ਹੋਏ ਬਚ ਕਹਿਓ। ਆ ਜਿਮੀਦਾਰ ਤੋਂ ਸੁਣ ਕੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਬਹੁਤ ਹੀ ਪ੍ਰਸੰਨ ਹੋ ਕੇ ਉਹ ਬਚਨ ਕਹਿ ਦਿੱਤਾ। ਤਿਸਮਹਿ ਸਵਾਦ ਹਮਹਿ ਬਹੁ ਲਹਿਓ। ਜਿਮੀਦਾਰਾ ਜਿਹੜਾ ਤੂੰ ਖੀਰ ਦਾ ਥਾਲ ਲੈ ਕੇ ਆਇਆ ਸੀ, ਸਾਨੂੰ ਉਹਦੇ ਵਿੱਚੋਂ ਬੜਾ ਸਵਾਦ ਮਿਲਿਆ, ਬੜੀ ਸਵਾਦ ਲੱਗੀ ਖੀਰ। ਜਾਂ ਤੇ ਖਿਆ ਗ੍ਰਾਮ ਮੈਂ ਨੀਤ। ਚੰਗਾ ਵੀ ਜਿਮੀਦਾਰਾ ਫਿਰ ਸਾਰ ਨਗਰ ਦੇ ਵਿੱਚ ਹਮੇਸ਼ਾ ਕਹਿੰਦੇ ਖਿਆ ਹੀ ਹੁੰਦੇ। ਹੋਵਹਿ ਦੇ ਆਹਾਰ ਸੁਭਹੀਤ। ਖਿਆ ਹੁੰਦੇ ਰਹਿਣਗੇ, ਫਿਰ ਚੰਗਾ ਭੋਜਨ ਸਾਨੂੰ ਲਿਆ ਕੇ ਦਿੰਦੇ ਰਹਿਣਗੇ, ਛਕਾਉਂਦੇ ਰਹਿਣਗੇ। ਬਾਕ ਬਦਨ ਤੇ ਏਵ ਬਖਾਨਾ। ਜਦੋਂ ਭਾਈ ਸਾਹਿਬ ਨੇ ਮੁੱਖੋ ਇਸ ਤਰ੍ਹਾਂ ਦਾ ਬਚਨ ਕਹਿਤਾ ਵੀ ਨਗਰ ਵਿੱਚ ਹਮੇਸ਼ਾ ਖਿਆ ਹੁੰਦੇ ਰਹਿਣ, ਮਰਦੇ ਰਹਿਣ। ਸਹਿਜ ਸੁਭਾਇਕ ਬ੍ਰਿਤੀ ਸਮਾਨਾ। ਸੁਧਾ ਸੁਭਾਅ ਬ੍ਰਿਤੀ ਇੱਕ ਸਮਾਨ ਸੀ, ਕਿਉਂ ਚਤੁਰ ਚੁਸੀ ਚਲਾਕੀ ਨੀ ਕਿਹਾ, ਉੱਥੇ ਸੁਤੇ ਸਿੱਧੀ ਕਹਿ ਦਿੱਤਾ ਹੈ। ਤਿਸ ਦਿਨ ਤੇ ਮ੍ਰਿਤ ਨਰ ਹੋਏ ਏਕ। ਜਿਹਨੇ ਬਚਨ ਕਿਹਾ ਉਸ ਦਿਨ ਤੋਂ ਕਹਿੰਦੇ ਪਿੰਡ ਦੇ ਵਿੱਚ ਇੱਕ ਮਨੁੱਖ ਜਿਹੜਾ ਮਰ ਜਾਂਦਾ ਹੈ। ਗਮਨੇ ਜਮਪੁਰ ਜਬ ਹੈ ਅਨੇਕ। ਇਸ ਤਰ੍ਹਾਂ ਜਦੋਂ ਰੋਜ਼ ਮਰ ਮਰ ਕੇ ਅਨੇਕਾਂ ਜਮਪੁਰੀ ਨੂੰ ਚਲੇ ਗਏ। ਪਰਿਓ ਗ੍ਰਾਮ ਮਹਿ ਰੌਰਾ ਤਬ ਹੂੰ। ਜਦੋਂ ਪਿੰਡ ਦੇ ਵਿੱਚ ਬੜਾ ਭਾਰੀ ਰੌਲਾ ਰੱਪਾ ਪੈ ਗਿਆ ਵੀ ਇਹ ਕੀ ਹੋ ਗਿਆ, ਰੋਜ਼ ਇੱਕ ਮਰ ਜਾਂਦਾ ਹੈ। ਕਹਾ ਭਇਓ ਮਿਲ ਭਾਖ ਹੈ ਸਭ ਹੂੰ। ਆਪੋ ਵਿੱਚ ਹੀ ਜਿਹਨੇ ਜਿਮੀਦਾਰ ਸਿਆਣੇ ਮਿਲ ਵੇਖ ਕੇ ਕਹਿੰਦੇ ਵੀ ਕੀ ਹੋ ਗਿਆ, ਐਸਾ ਭਾਣਾ ਵਰਤਿਆ, ਰੋਜ਼ ਇੱਕ ਕਿਉਂ ਮਰਦਾ ਹੈ। ਕੌਣ ਗ੍ਰਾਮ ਨੇ ਦੋਸ਼ ਕਮਾਇਓ। ਸਾਡੇ ਰਵਿਦਾਸ ਕੇ ਨਗਰ ਨੇ ਐਸਾ ਕਿਹੜਾ ਕਹਿੰਦੇ ਦੋਸ਼ ਕਮਾਇਆ, ਕੋਈ ਗੁਨਾਹ ਕੀਤਾ ਹੈ। ਜਿਸ ਤੇ ਦੁਖਦ ਸਮਾਂ ਅਸ ਆਇਓ। ਇਸ ਕਰਕੇ ਸਾਡੇ ਪਿੰਡ ਵਿੱਚ ਐਸਾ ਦੁੱਖ ਦੇਣ ਵਾਲਾ ਸਮਾਂ ਆ ਗਿਆ ਵੀ ਰੋਜ਼ ਇੱਕ ਚਾਲੀ ਮਾਰਦਾ ਹੈ। ਸਭ ਮਹਿ ਤਿਸ ਰਾਹਕ ਨੇ ਕਹਿਓ। ਕਹਿੰਦੇ ਜਿੰਨੇ ਉਹ ਬਜ਼ੁਰਗ ਸਿਆਣੇ ਇਕੱਠੇ ਹੋਏ ਸੀ ਸਾਰਿਆਂ ਦੇ ਵਿੱਚ ਉਹ ਜਿਮੀਦਾਰ ਨੇ ਫਿਰ ਕਿਹਾ ਹੈ, ਸੁਣੋ ਹੇਤ ਮੈਂ ਅਸ ਇੱਕ ਅਸ ਲਹਿਓ। ਕਹਿੰਦੇ ਵੀ ਇੱਕ ਰੋਜ਼ ਮਰਨ ਦਾ ਜਿਹੜਾ ਕਾਰਨ ਹੈ ਸੁਣੋ, ਮੈਂ ਜਾਣਿਆ ਤੈਨੂੰ ਦੱਸਦਾ ਹਾਂ। ਖਿਆ ਭਇਓ ਜਿਸ ਦਯੋਸ ਹਮਾਰੇ। ਕਹਿੰਦੇ ਵੀ ਲੋਕੋ ਜਿਸ ਦਿਨ ਮੇਰੇ ਘਰ ਦੇ ਵਿੱਚ ਖਿਆ ਹੋਇਆ ਸੀ, ਪਿਤਾ ਦੀ ਮੈਂ ਬਰਸ਼ੀ ਮਨਾਈ ਸੀ। ਕਰਕੇ ਪਾਇਸ ਸਿਤਾ ਆਹਾਰੇ। ਕਹਿੰਦੇ ਮੈਂ ਘਰ ਦੇ ਵਿੱਚ ਜਿਹੜੀ ਘਿਓ ਹੈ ਖੀਰ ਹੈ ਤੇ ਉਹ ਖੰਡ ਆਦਿਕ ਪਾ ਕੇ ਭੋਜਨ ਬਣਾ ਕੇ ਨੀਕੇ ਥਾਲ ਵਿਸਾਲ ਪੁਰਾਇਓ। ਕਹਿੰਦੇ ਚੰਗੀ ਤਰ੍ਹਾਂ ਜਿਹੜਾ ਥਾਲ ਸੀ ਖੀਰ ਖੰਡ ਦਾ ਭਰ ਲਿਆ ਸੀ। ਰਾਮ ਕੋਇਰ ਭਾਈ ਕੋਹ ਖਵਾਇਓ। ਭਾਈ ਸਾਹਿਬ ਭਾਈ ਰਾਮ ਕੌਰ ਜੀ ਜੋ ਬਾਬਾ ਬੁੱਢਾ ਸਾਹਿਬ ਦੀ ਅੰਸ ਵਿੱਚ ਹੈ ਉਹਨਾਂ ਨੂੰ ਜਾ ਕੇ ਛਕਾਇਆ ਸੀ। ਸਹਿਜ ਸੁਭਾਇਕ ਮੁਖ ਤੇ ਪ੍ਰਾਹੀ। ਮੈਨੂੰ ਪੁੱਛਣ ਲੱਗੇ ਵੀ ਕਿਸ ਕਾਰਨ ਕਰਕੇ ਭੋਜਨ ਸ਼ਿਕਾਇਆ, ਮੈਂ ਕਹਿ ਦਿੱਤਾ ਵੀ ਅੱਜ ਖਿਆਲ ਸੀ, ਉਹਨਾਂ ਨੇ ਕਹਿਤਾ ਹਮੇਸ਼ਾ ਖਿਆ ਹੀ ਹੁੰਦੇ ਰਹਿਣ। ਹੋ ਵਹ ਗ੍ਰਾਮ ਵਿਖਿਆ ਨਿਤ ਖਿਆਹੀ। ਸੁਤੇ ਸਿੱਧ ਉਹਨਾਂ ਨੇ ਬੱਚੇ ਕੱਢਦਾ ਵੀ ਸਾਡੇ ਨਗਰ ਵਿੱਚ ਹਮੇਸ਼ਾ ਖਿਆ ਹੁੰਦੇ ਰਹਿਣ। ਤਿੰਨ ਕੋ ਬਾਕ ਹੇਤ ਮ੍ਰਿਤ ਕੇਰ। ਇਸ ਤਰ੍ਹਾਂ ਪਿਤਾ ਦੀਆਂ ਮਰਿਆਂ ਦੀਆਂ ਬਰਸ਼ੀਆਂ ਰੋਜ਼ ਮਨਾਇਆ ਜਾਣ, ਰੋਜ਼ ਖੀਰ ਕੜਾ ਬਣੇ ਤੇ ਛਕੀਏ। ਇਸ ਤਰ੍ਹਾਂ ਸੁਤੇ ਸਿੱਧੀ ਉਹਨਾਂ ਨੇ ਬੱਚੇ ਨੇ ਕਹਿ ਦਿੱਤਾ ਹੈ। ਕਰ ਉਪਚਾਰ ਲੇਹ ਬਰ ਫੇਰ। ਇਸ ਕਰਕੇ ਵੀ ਆਪਾਂ ਰਲ ਮਿਲ ਕੇ ਤੇ ਕੋਈ ਯਤਨ ਕਰਕੇ ਉਹਨਾਂ ਤੋਂ ਕਹਿੰਦੇ ਮੁੱਖੋਂ ਵਰਦਾ ਬਚਨ ਲੈ ਲਓ, ਮੁੱਖੋਂ ਕੋਈ ਚੰਗਾ ਬਚਨ ਕਰਾ ਲਓ। ਸੁਣ ਸਭ ਲੋਕਨ ਜਾਨੀ ਜਬ ਹੂੰ। ਆਹੋ ਜਿਮੀਦਾਰ ਤੋਂ ਸੁਣ ਕੇ ਜਿਵੇਂ ਸਾਰੇ ਲੋਕਾਂ ਨੇ ਜਾਣੀ ਹੈ ਗੱਲ, ਵੀ ਗਲਤ ਇਵੇਂ ਹੀ ਦਿੰਦੀ ਹੈ ਵੀ ਭਾਈ ਸਾਹਿਬ ਦਾ ਮੁੱਖੋਂ ਹੀ ਬਚਨ ਨਿਕਲਿਆ, ਉਹੀ ਹੋ ਰਿਹਾ, ਕਿਆ ਹੋ ਰਿਹਾ, ਰੋਜ਼ ਇੱਕ ਮਰਦਾ ਹੈ। ਭੋਜਨ ਭਲੋ ਬਣਾਇਓ ਤਬ ਹੂੰ। ਇਸ ਕਰਕੇ ਜ਼ਿਮੀਂਦਾਰਾਂ ਨੇ ਇਕੱਠੇ ਹੋ ਕੇ ਅੱਗੇ ਨਾਲੋਂ ਵੀ ਜ਼ਿਆਦਾ ਚੰਗਾ ਭੋਜਨ ਫਿਰ ਬਣਾਇਆ, ਜ਼ਿਆਦਾ ਸਵਾਦੀ ਬਣਾਇਆ ਹੈ। ਭਾਉ ਅਧਿਕ ਤੇ ਲੈ ਕਰ ਗਏ। ਆ ਜਿੰਨੇ ਜ਼ਿਮੀਂਦਾਰ ਸੀ ਬਹੁਤ ਹੀ ਪ੍ਰੇਮ ਦੇ ਨਾਲ ਥਾਲ ਥੂੜ ਜੇ ਭੋਜਨਾਂ ਦੇ ਭਰ ਕੇ ਤੇ ਭਾਈ ਸਾਹਿਬ ਕੋਲ ਲੈ ਗਏ। ਜਿਸ ਅਸਥਾਨ ਬਿਰਾਜਤ ਪਏ, ਜਿਸ ਅਸਥਾਨ ਤੇ ਭਾਈ ਸਾਹਿਬ ਭਾਈ ਪਰੋ ਰਾਮ ਕੌਰ ਜੀ ਬਿਰਾਜਮਾਨ ਸਨ, ਜਾਨੀ ਬੈਠੇ ਹੋਏ ਸਨ। ਬਿਨੈ ਠਾਨ ਅਚਵਾਏ ਆਹਾਰਾ, ਬੇਨਤੀਆਂ ਕਰ ਕਰਕੇ ਭਾਈ ਸਾਹਿਬ ਨੂੰ ਭੋਜਨ ਛਕਾਇਆ ਹੈ। ਨਾਨਾ ਰਸ ਮੈਂ ਸਵਾਦ ਉਦਾਰਾ, ਨਾਨਾ ਤਰ੍ਹਾਂ ਦੇ ਰਸਾਂ ਵਾਲਾ ਜਿਹੜਾ ਬੋਰਾ ਸੇਠ ਸਵਾਦੀ ਭੋਜਨ ਹੈ ਸੀ। ਹੱਥ ਜੋਰ ਠਾਡੇ ਢਿੱਗ ਰਹੇ, ਜਿੰਨੇ ਜ਼ਿਮੀਂਦਾਰ ਹੈ ਚੰਗਾ ਭੋਜਨ ਛਕਾ ਕੇ ਹੱਥ ਜੋੜ ਕੇ ਭਾਈ ਸਾਹਿਬ ਦੇ ਕੋਲ ਹੀ ਖੜੋਤੇ ਰਹੇ। ਅੱਜ ਭੋਜਨ ਭਾਈ ਬਚ ਕਹੇ, ਇੱਧਰ ਕਹਿੰਦੇ ਭੋਜਨ ਸਵਾਦੀ ਛੱਕ ਕੇ ਭਾਈ ਸਾਹਿਬ ਰਾਮ ਕੌਰ ਜੀ ਨੇ ਸਹਿਜੇ ਫਿਰ ਬਚਨ ਕਿਹਾ। ਕਿਸ ਕਾਰਨ ਤੇ ਰੁਚਰ ਆਹਾਰਾ, ਕਹਿੰਦੇ ਵੀ ਜ਼ਿਮੀਂਦਾਰ ਦੱਸੋ ਕਿਸ ਕਾਰਨ ਕਰਕੇ ਅੱਗੇ ਨਾਲੋਂ ਵੀ ਜ਼ਿਆਦਾ ਸਵਾਦੀ ਭੋਜਨ ਸੁੰਦਰ। ਕਰ ਅਚਵਾਇਵ ਸਵਾਦ ਉਦਾਰਾ, ਇਹ ਬੜਾ ਕਹਿੰਦੇ ਸਵਾਦੀ ਸੀ, ਬਹੁਤਾ ਚੰਗਾ ਸ੍ਰੇਸ਼ਟ ਸਵਾਦ ਵਾਲਾ ਸੀ, ਤਿਆਰ ਕਰਕੇ ਸਾਨੂੰ ਛਕਾਇਆ ਤੁਸਾਂ ਨੇ। ਰਾਹਕ ਸੁਣਤ ਗਿਰਾ ਮੁਖ ਪ੍ਰਾਹੀ, ਜਿੰਨੇ ਜ਼ਿਮੀਂਦਾਰ ਸੀ ਉਹਨਾਂ ਨੇ ਸੁਣ ਕੇ ਮੁਖੋਂ ਅੱਗ ਗੱਲ ਕਹਿ ਦਿੱਤੀ ਭਾਈ ਸਾਹਿਬ। ਸ਼ਾਦੀ ਹੁਤੀ ਗ੍ਰਾਮ ਕੇ ਮਾਹੀ, ਮਹਾਰਾਜ ਸਾਹਿਬ ਜੀ ਦੇ ਨਗਰ ਦੇ ਵਿੱਚ ਅੱਜ ਸ਼ਾਦੀ ਸੀ, ਵਿਆਹ ਸੀ, ਖੁਸ਼ੀ ਦਾ ਸਮਾਂ ਸੀ। ਜਾਂ ਤੇ ਰੁਚਰ ਆਹਾਰ ਅਚਾਵਾ, ਜਿਸ ਕਰਕੇ ਮਹਾਰਾਜ ਇਸ ਖੁਸ਼ੀ ਦਾ ਮੌਕਾ ਜਾਣ ਕੇ ਤੁਹਾਨੂੰ ਸੋਹਣਾ ਭੋਜਨ ਸਵਾਦੀ ਅਸਾਂ ਛਕਾਇਆ ਹੈ। ਤੁਮ ਤੇ ਚਾਹਤ ਸੁਖ ਉਪਜਾਵਾ, ਤੋਂ ਅਸੀਂ ਮਹਾਰਾਜ ਸੁਖ ਪੈਦਾ ਕਰਿਆ, ਚਾਹੁੰਦੇ ਵੀ ਕੋਈ ਬਚਨ ਕਹੋ ਵੀ ਹਮੇਸ਼ਾ ਖੁਸ਼ੀਆਂ ਬਣੀਆਂ ਰਹਿਣ। ਬੇਹਸ ਕਹਿਓ ਉੱਤਮ ਬਰ ਤਿਨੈ, ਉਸ ਵੇਲੇ ਕਹਿੰਦੇ ਥੋੜਾ ਥੋੜਾ ਹੱਸਦਿਆਂ ਹੋਇਆ ਭਾਈ ਜੀ ਨੇ ਬਰੂ ਬਚਨ ਐਸਾ ਕਹਿ ਦਿੱਤਾ ਉੱਤਮ। ਭੋਜਨ ਅਚਿਓ ਸਵਾਦ ਕੇ ਸਨ, ਕਹਿੰਦੇ ਵੀ ਬੜੇ ਸਵਾਦ ਦੇ ਸਹਿਤ ਅਸੀਂ ਭੋਜਨ ਛਕਿਆ ਤੁਹਾਡਾ। ਜਾਂ ਤੇ ਗ੍ਰਾਮ ਵਿਖੇ ਨਿਤ ਸਾਦੀ, ਇਸ ਕਰਕੇ ਵੀ ਅਰਵਦਾਸ ਕੇ ਨਗਰ ਵਿੱਚ ਹਮੇਸ਼ਾ ਖੁਸ਼ੀਆਂ ਹੁੰਦੇ ਰਹਿੰਦੇ ਤੇ ਵਿਆਹ ਹੋਈ ਰਹਿਣ ਜਿੰਨਾ ਚੜ੍ਹਦੀਆਂ ਰਹਿਣ। ਹੋਏ ਆਗੇ ਨਿਤ ਕਰੋ ਆਬਾਦੀ, ਇਸ ਤਰ੍ਹਾਂ ਹੁੰਦਾ ਰਹੇ ਤੇ ਆਬਾਦੀ ਕਰੋ ਅੱਗੇ ਜਿਹੜੀਆਂ ਵਾਧਾ ਵਧਾਓ ਤੁਸੀਂ। ਸੁਣ ਕੇ ਸਭਨ ਨਮੋ ਕੀਏ ਆਉਣ, ਖੁਸ਼ੀਆਂ ਹੁੰਦੀਆਂ ਰਹੀਆਂ, ਵਿਆਹ ਜਿੰਨਾ ਬਰਾਤਾਂ ਚੜ੍ਹਦੀਆਂ ਰਹੇ ਹੋ ਜੇ ਭੋਜਨ ਛਕਾਏ ਜਾਂਦੇ ਰਹਿਣਗੇ। ਉਹ ਜ਼ਿਮੀਂਦਾਰਾਂ ਨੇ ਸੁਣ ਕੇ ਤਦੋਂ ਮੱਥਾ ਟੇਕਿਆ ਵੀ ਚੰਗਾ ਹੋ ਗਿਆ ਹੈ। ਮ੍ਰਿਤਕ ਮਨੋ ਅਮੀ ਪੀਏ ਮਨੋ, ਕਹਿੰਦੇ ਮਰੇ ਪਏ ਸੀ ਜ਼ਿਮੀਂਦਾਰ ਤੇ ਜਿਹੜਾ ਬਚਨ ਭਾਈ ਸਾਹਿਬ ਨੇ ਕੀਤਾ ਇਹਨਾਂ ਨੇ ਅੰਮ੍ਰਿਤੀ ਛਕ ਲਿਆ, ਪੈਰੇ ਥਾਂ ਪੀਏ ਪਾਠ ਕਰ ਲੈਣਾ ਹੈ। ਪੀਏ ਚੰਨਾ ਰਾਹੀਂ ਕਹਿੰਦੇ ਮਨੋ ਅੰਮ੍ਰਿਤ ਪੀਤਾ ਹੈ। ਹਰਖਤ ਪਏ ਮ੍ਰਿਤੂ ਡਰ ਬੀਤਾ, ਸਾਰੇ ਜ਼ਿਮੀਂਦਾਰ ਖੁਸ਼ ਹੋ ਗਏ, ਮੌਤ ਦਾ ਡਰ ਕਹਿੰਦੇ ਬੀਤ ਗਿਆ ਚਲਿਆ ਗਿਆ ਵੀ ਹੁਣ ਨੀਂ ਕੋਈ ਮਰੇਗਾ। ਹੋਣ ਲੱਗੀ ਸਾਦੀ ਮੁਖ ਚੀਤਾ, ਕਹਿੰਦੇ ਚਿੱਤ ਨੂੰ ਆਨੰਦ ਦੇਣ ਵਾਲੀ ਤਦੋਂ ਸ਼ਾਦੀ ਹੋਣ ਲੱਗ ਵੀ ਰੋਜ਼ ਇਕੱਲੇ ਦਾ ਵਿਆਹ ਹੋ ਜਾਂਦਾ ਹੈ। ਇਸ ਪ੍ਰਕਾਰ ਸ੍ਰੀ ਮੁਖ ਤੇ ਜੈਸੇ, ਕਵੀ ਜੀ ਕਹਿੰਦੇ ਇਸ ਤਰ੍ਹਾਂ ਸੁੱਤੇ ਸਵਾਈ ਭਾਈ ਸਾਹਿਬ ਦੇ ਮੁਖ ਤੋਂ ਜਿਸ ਤਰ੍ਹਾਂ ਦਾ ਵਚਨ ਹੋ ਜਾਂਦਾ ਸੀ। ਨਿਕਸੇ ਫੁਰ ਹੈ ਸੋ ਤਤ ਛਿੰਨ ਤੈਸੇ, ਨਿਕਲਦਾ ਉਸੇ ਵੇਲੇ ਫੁਰ ਜਾਂਦਾ, ਉਸੇ ਵੇਲੇ ਪੂਰਾ ਹੋ ਜਾਂਦਾ ਸੀ। ਪਹਿਲਾਂ ਕਹਿੰਦੇ ਵੀ ਰੋਜ਼ ਕਿਹਾ ਹੁੰਦੇ ਰੋਜ਼ ਮਰਨ ਲੱਗ ਗਏ, ਫਿਰ ਕਹਿੰਦੇ ਵੀ ਹਮੇਸ਼ਾ ਖੁਸ਼ੀਆਂ ਖੁਸ਼ਾਦੀਆਂ ਵਿਆਹ ਹੁੰਦੇ ਰਹਿਣ, ਫਿਰ ਵਿਆਹ ਹੋਣ ਲੱਗ ਪਏ। ਟਹਿਲ ਕਰਨ ਮੈਂ ਰਾਮਦਾਸ ਰਾਮਾਦਾਸ, ਹੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੀ ਇਹ ਟਹਿਲ ਹੈ, ਮੁਕਤ ਸੇਵਾ ਉਹ ਭਾਈ ਰਾਮਾ ਜੀ ਦਾਸ ਕਰਦੇ ਹੁੰਦੇ ਸੀ। ਨਿਤ ਪ੍ਰਤ ਸੇਵਤ ਰਹੇ ਸੋ ਪਾਸ, ਹਮੇਸ਼ਾ ਕਹਿੰਦੇ ਸੇਵਾ ਕਰਨ ਵਾਲੀ ਹਜ਼ੂਰੀ ਵਿੱਚ ਹੀ ਪਾਸ ਹੀ ਰਹਿੰਦੇ ਸੀ ਭਾਈ ਸਾਹਿਬ ਭਾਈ ਰਾਮਾ ਜੀ। ਸੰਗਤ ਵੱਡੀ ਭੇਟ ਕਹੋ ਲਿਆਵੇ। ਬਾਬਾ ਬੁੱਢਾ ਸਾਹਿਬ ਦੀ ਅੰਸ਼ਵੰਸ਼ ਵਿੱਚੋਂ ਸੀ, ਜਿਸ ਕਰਕੇ ਸੰਗਤਾਂ ਬੜੀਆਂ ਤਕੜੀਆਂ ਭੇਟਾਂ ਇਹਨਾਂ ਦੇ ਕੋਲ ਲਿਆਉਂਦੀਆਂ ਸਨ। ਦਰਸ਼ਨ ਪਰਸ ਹੈ ਚਰਨ ਮਨਾਵੇ। ਭਾਈ ਸਾਹਿਬ ਭਾਈ ਪਰ ਰਾਮ ਕੌਰ ਦੇ ਦਰਸ਼ਨ ਕਰਦੀਆਂ, ਚਰਨਾਂ ਨੂੰ ਮਨਾਉਂਦੀਆਂ, ਚਰਨ ਪੂਜਦੀਆਂ, ਮੱਥੇ ਟੇਕਦੀਆਂ ਹਨ। ਵਾਂਛਤ ਪਾਏ ਕਰਹਿ ਅਰਦਾਸ। ਮਨ ਭਾਉਂਦਾ ਮਨ ਇੱਛਤ ਫਲ ਪਾ ਕੇ ਫਿਰ ਬੇਨਤੀਆਂ ਕਰਦੀਆਂ। ਦਯੋਸ ਪਰਬ ਕੇ ਪਹੁੰਚੇ ਪਹੁੰਚੇ ਪਾਸ। ਜਦੋਂ ਵੀ ਕੋਈ ਪੁਰਬ ਦਾ ਦਿਨ ਹੁੰਦਾ ਹੈ ਜਾਂ ਪਰਬ ਕੋਈ ਪੁੰਨਿਆ ਹੋਵੇ ਜਾਂ ਮੱਸਿਆ ਹੋਵੇ ਜਾਂ ਸੰਗਰਾਂਦ ਹੋਵੇ, ਇਹਨੂੰ ਪਰਬ ਦੇ ਦਿਨ ਕਿਹਾ ਜਾਂਦਾ ਹੈ। ਸੰਗਰਾਂਦ ਨੂੰ ਜਾਂ ਮੱਸਿਆ ਪੁੰਨਿਆ ਦੇ ਦਿਨਾਂ ਵਿੱਚ ਭਾਈ ਸਾਹਿਬ ਦੇ ਕੋਲ ਸੰਗਤਾਂ ਪਹੁੰਚਦੀਆਂ ਹਨ। ਦੋਹਰਾ ਜੋ ਬੁੱਢੇ ਰਾਮਦਾਸ ਕੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜੋ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ਼ ਦੇ ਰਵਿਦਾਸ ਕੇ ਨਗਰ। ਗ੍ਰਾਮ ਗ੍ਰਾਮ ਵਿਦਿਤ ਬਹੁ ਦੇਸ਼। ਹੋਰ 84 ਪਿੰਡਾਂ ਦੇ ਵਿੱਚ ਬੜਾ ਇਹ ਦੇਸ਼ ਜਿਹੜਾ ਰਵਿਦਾਸ ਕੇ ਪ੍ਰਗਟ ਹੈ ਨਗਰ। ਤਹਾ ਕਰਤ ਬਿਸਰਾਮ ਕਹੋ। ਜਿੱਥੇ ਬਹੁਤੇ 84 ਪਿੰਡ ਹੈ ਉਹਨਾਂ ਦੇ ਵਿੱਚ ਰਵਿਦਾਸ ਕੇ ਨਗਰ ਦੇ ਵਿੱਚ ਇਹ ਭਾਈ ਸਾਹਿਬ ਜੀ ਵਿਸਰਾਮ ਕਰਦੇ ਸਤੀ ਕਰਦੇ ਸਨ। ਤਿੰਨ ਕਹੁ ਬੰਸ਼ ਅਸ਼ੇਸ਼। ਹੈ ਤਾਂ ਬਾਬਾ ਬੁੱਢਾ ਸਾਹਿਬ ਕੱਠੂ ਨੰਗਲ ਦੇ ਨਿਵਾਸੀ ਸਨ, ਪਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਫਿਰ ਹਜ਼ੂਰੀ ਵਿੱਚ ਰਹਿਣ ਕਰਕੇ ਪਹਿਲਾਂ ਅਕਬਰ ਪਾਤਸ਼ਾਹ ਦੇ ਗੁਰੂ ਅਮਰਦਾਸ ਸਾਹਿਬ ਦੇ ਹਜ਼ੂਰੀ ਵਿੱਚ ਆਉਣ ਤੋਂ 84 ਪਿੰਡਾਂ ਦਾ ਪਟਾ ਬੀਬੀ ਭਾਨੀ ਦੇ ਨਾਂ ਅਕਬਰ ਪਾਤਸ਼ਾਹ ਨੇ ਲਿਖਾ ਦਿੱਤਾ ਸੀ। ਇਸ ਕਰਕੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਤੋਂ ਅੱਗੇ ਫਿਰ ਜਿਹੜਾ ਜਿੰਨਾ 84 ਪਿੰਡਾਂ ਦਾ ਪਟਾ ਲਿਖਿਆ ਉਹਦੀ ਜਿਹੜੀ ਦੇਖ ਰੇਖ ਹੈ ਉਹ ਬੀੜ ਦੇ ਵਿੱਚ ਰਹਿ ਕੇ ਭਾਈ ਬੁੱਢਾ ਸਾਹਿਬ ਹੀ ਕਰਦੇ ਸਨ। ਇਸ ਕਰਕੇ ਰਵਿਦਾਸ ਕੇ ਨਗਰ ਵਿੱਚ ਆ ਕੇ ਪੱਕਾ ਟਿਕਾਣਾ ਇਹਨਾਂ ਨੇ ਕਰ ਲਿਆ ਸੀ। ਚੌਪਾਈ ਸੰਗਤ ਬ੍ਰਿਧ ਜਪਤ ਗੁਰ ਨਾਮ। ਉਹ ਸੰਗਤਾਂ ਗੁਰੂ ਕਾ ਨਾਮ ਜਪਦੀਆਂ, ਵਾਹਿਗੁਰੂ ਵਾਹਿਗੁਰੂ, ਪੂਜਤ ਪਾਵਨ ਪੂਜਤ ਕਾਮ। ਇਸ ਤਰ੍ਹਾਂ ਕਹਿੰਦੇ ਕਾਮਨਾ ਪੂਰੀਆਂ ਕਰਨ ਲਈ ਇਹਨਾਂ ਦੇ ਚਰਨਾਂ ਨੂੰ ਪੁੱਤ ਨੂੰ ਪੂਜਦੀਆਂ ਹਨ। ਦਰਬ ਹਜ਼ਾਰਨ ਹੀ ਅਰ ਪਾਵੈ। ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਧੰਨ ਇਹਨਾਂ ਨੂੰ ਭਰਪਦੀਆਂ ਭੇਟਾਂ ਕਰਦੀਆਂ। ਲੇਹ ਦਾਸ ਸਭ ਕਾਰ ਚਲਾਵੇ। ਜਿਹਨਾਂ ਸੰਗਤਾਂ ਵੱਲੋਂ ਧੰਨ ਭੇਟਾ ਕੀਤਾ ਹੈ, ਜਿੰਨੇ ਰਵਿਦਾਸ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਦਾਸ ਸੇਵਕ ਉਹ ਲੈ ਕੇ ਕੰਮ ਕਾਰ ਚਲਾਈ ਜਾਂਦੇ ਘਰ ਦਾ। ਕਾਜ ਕਦਾਚਿਤ ਕੋ ਇੱਕ ਪੁੱਛੇ। ਜਿਹੜਾ ਕਦੇ ਕਦੇ ਕੋਈ ਨਾ ਕੋਈ ਇੱਕ ਅੱਧਾ ਕੰਮ ਪੁੱਛ ਵੀ ਲੈਂਦੇ ਭਾਈ ਸਾਹਿਬ ਤੋਂ। ਸਹਿਜ ਸੁਭਾਏ ਕਹਿ ਉਰਸ ਸੂਛੇ। ਉਹਦਾ ਭਾਈ ਸਾਹਿਬ ਦਾ ਬੜਾ ਪਵਿੱਤਰ ਹੈ, ਸੁਤੇ ਸੁਭਾਈ ਕਹਿ ਦਿੰਦੇ ਵੀ ਭਾਈ ਜਿਵੇਂ ਜੀ ਕਰਦਾ ਕਰ ਲਓ ਜਾਂ ਇਉਂ ਕਰ ਲਓ। ਬ੍ਰਿਤੀ ਜਗਤ ਦਿਸ ਕਭੋ ਕੇ ਆਵੇ। ਹਾਂ ਕਦੇ ਕਦੇ ਸੰਸਾਰ ਦੀ ਤਰਫ ਇਹਨਾਂ ਦੀ ਮਨ ਦੀ ਬਿਰਤੀ ਆਉਂਦੀ ਹੈ। ਨਤ ਅਦਵੈਤ ਵਿਖੇ ਲਿਵ ਲਾਵੇ। ਜਿਹੜਾ ਇੱਕੋ ਇੱਕ ਅਦਵੈਤ ਰੂਪ ਪਰਮੇਸ਼ਰ ਵਾਹਿਗੁਰੂ ਬ੍ਰਹਮ ਉਹਦੇ ਵਿੱਚ ਹੀ ਬਿਰਤੀ ਲਾਈ ਰੱਖਦੇ। ਬ੍ਰਿਤੀ ਅਖੰਡ ਰਾਤ ਦਿਨ ਏਕ। ਜਿਹੜੀ ਮਨ ਦੀ ਬਿਰਤੀ ਹੈ ਰਾਤ ਇੱਕ ਅਖੰਡਾਕਾਰ ਹੀ ਹੋਈ ਰਹਿੰਦੀ ਹੈ। ਅਚਲ ਗਿਆਨ ਮਹਿ ਜਲਦ ਵਿਵੇਕ। ਇਸ ਤਰ੍ਹਾਂ ਜਿਵੇਂ ਗਿਆਨ ਦਾ ਸੁੰਦਰ ਵਾਹਿਗੁਰੂ ਹੈ ਉਹਦੇ ਕਹਿੰਦੇ ਗਿਆਨ ਦੇ ਵਿੱਚ ਚਲ ਟਿੱਕੇ ਰਹਿੰਦੇ ਆ ਇਹ। ਜਬ ਭੋਜਨ ਕਰਬੇ ਕਹ ਲਾਗੇ। ਭਾਈ ਸਾਹਿਬ ਦਾ ਕਹਿੰਦੇ ਭੋਜਨ ਖਾਣ ਦਾ ਤਰੀਕਾ ਕੀ ਵੱਖਰਾ ਹੈ, ਜਦੋਂ ਕਹਿੰਦੇ ਭੋਜਨ ਛਕਣ ਲੱਗਦੇ ਹੈ। ਜਾਵਦ ਥਾਲ ਧਰਿਓ ਰਹੇ ਆਗੇ। ਇੰਨਾ ਚਿਰ ਕਹਿੰਦੇ ਭੋਜਨ ਦਾ ਥਾਲ ਭਾਈ ਸਾਹਿਬ ਦੇ ਅੱਗੇ ਰੱਖਿਆ ਰਹਿੰਦਾ ਹੈ। ਤਾਵਦ ਅਚੇ ਜਾਹ ਪੁੰਨ ਕਹੇ। ਹਾਂ ਕਹਿੰਦੇ ਉਹਨਾਂ ਚਿਰ ਬਸ ਛਕੀ ਜਾਂਦੇ ਆ, ਫਿਰ ਕੁਝ ਸਮੇਂ ਤੋਂ ਬਾਅਦ ਕਹਿੰਦੇ ਭੋ ਰਾਮਾ ਤੂੰ ਤੂੰ ਕਿਸ ਥਲ ਆਹੇ, ਸਾਡੇ ਰਾਮਾ ਦਾਸ ਜੀ ਤੂੰ ਕਿਸ ਥਾਂ ਹੈਗਾ ਹੈ, ਆਵਹ ਪਾਸ ਪਰਖ ਕਰ ਕਹੋ, ਭਾਈ ਰਾਮੇ ਦਾਸ ਆ ਸਾਡੇ ਕੋਲ ਤੇ ਪ੍ਰੀਖਿਆ ਕਰਕੇ ਸਾਨੂੰ ਕਹੇ। ਅਚਹ ਆਹਾਰ ਜੋ ਨਿਤ ਤੂੰ ਲਹੋ, ਕਿਉਂਕਿ ਜਿੰਨਾ ਕੁ ਹਮੇਸ਼ਾ ਅਸੀਂ ਭੋਜਨ ਛਕਦੇ ਉਹ ਤੂੰ ਜਾਣਦਾ ਹੈ। ਦੋਹਰਾ ਤ੍ਰਿਪਤ ਭਏ ਰਾਮਦਾਸ ਕੇ, ਇਸ ਤਰ੍ਹਾਂ ਵੀ ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਸਿੱਖ ਸੇਵਕ ਅਸੀਂ ਹੁਣ ਤ੍ਰਿਪਤ ਹੋ ਗਏ। ਪਿਖੋ ਕੇ ਤ੍ਰਿਪਤੇ ਨਾ, ਭਾਈ ਰਾਮਾ ਆ ਕੇ ਦੇਖ ਵੀ ਅਸੀਂ ਰੱਜ ਗਏ ਆ ਕਿ ਨਹੀਂ ਰੱਜੇ, ਤੂੰ ਪ੍ਰੀਖਿਆ ਕਰ ਸਾਨੂੰ ਦੱਸ। ਸੁਣ ਰਾਮਾ ਸੇਵਕ ਤਵੈ, ਭਾਈ ਰਾਮਾ ਜੀ ਸੇਵਕ ਜੀ ਹੋਈ ਜਾਈ ਸੀ ਉਹ ਸੁਣ ਕੇ, ਰਹਿ ਹੋਏ ਕਰ ਪਾਹੇ, ਆਪ ਕਹਿੰਦੇ ਨੇੜੇ ਜੇ ਹੋ ਕੇ ਤੇ ਇਸ ਤਰ੍ਹਾਂ ਵੇਖ ਲੈਂਦਾ ਢਿੱਡ ਵੱਲੀ। ਚੌਪਈ ਉੱਪਰ ਉਧਰ ਹੱਥ ਕਹੁ ਫੇਰ ਹੈ, ਇਸ ਤਰ੍ਹਾਂ ਭਾਈ ਰਾਮਾ ਵੀ ਉਹੋ ਜਿਹੀ ਹੈ, ਨਿਰਸ਼ਲ ਨਿਸ਼ਕਰ ਸੁਧਾ ਸਾਧਾ ਬ੍ਰਹਮ ਗਿਆਨੀਆਂ ਕੋਲ ਇਹੋ ਜਿਹੇ ਦੁਆਨੇ ਮਸਤਾਨੇ ਕਰਦੇ, ਦੂਜਾ ਨੀ ਖੜਦਾ ਹੁੰਦਾ ਹੈ, ਜੋ ਚਲਾਕ ਨੂੰ ਤਾਂ ਸਮਝ ਨਹੀਂ ਉਹਨਾਂ ਕੋਲ ਨਾ ਰਹਿਣ ਦੇਣ। ਕਹਿੰਦੇ ਉਹ ਹੱਥ ਉੱਪਰ ਪੇੜ ਜੇ ਉੱਪਰ ਹੱਥ ਜਾ ਫੇਰ ਕੇ ਤੇ ਫੇਰ ਭਾਈ ਰਾਮਾ ਜੀ ਇਹਨਾਂ ਨੂੰ ਕਹਿ ਦਿੰਦੇ, ਨਿਤ ਸਮ ਉੱਚੋ ਹੇਰ ਤਹੇਰ ਹੈ। ਹਾਂ, ਜਿਵੇਂ ਕਹਿੰਦੇ ਭੋਜਨ ਖਾਣ ਤੋਂ ਬਾਅਦ ਪੇਟ ਉੱਚਾ ਸਾਰਾ ਹੋ ਜਾਂਦਾ, ਉਹਦੇ ਸਮਾਨ ਵੇਖਦੇ ਵੀ ਪੂਰਾ ਉੱਪਰ ਨੂੰ ਪੇਟ ਆ ਗਿਆ ਹੈ। ਕਹਿ ਬੰਦ ਕਰ ਤ੍ਰਿਪਤੇ ਅਬੈ, ਉਸ ਵੇਲੇ ਹੱਥ ਜੋੜ ਕੇ ਭਾਈ ਰਾਮਾ ਜੀ ਕਹਿੰਦੇ, ਭਾਈ ਸਾਹਿਬ ਭਾਈ ਰਾਮ ਕੌਰ ਜੀ ਹੁਣ ਤੁਸੀਂ ਰੱਜ ਗਏ, ਹਟ ਜਾਓ ਖਾਣ। ਨਿਤ ਸਮ ਭੋਜਨ ਕੀਨਸ ਸਬੈ, ਕਿਉਂਕਿ ਹਮੇਸ਼ਾ ਦੇ ਵਾਂਗ ਸਾਰਾ ਤੁਸੀਂ ਭੋਜਨ ਪੂਰਾ ਕਰ ਲਿਆ, ਸ਼ਖਸ ਕਿਹਾ ਹੁਣ ਹਟ ਕੇ ਰੱਜ ਜਾਓ। ਪੁਨ ਜਲ ਪਾਨ ਕਰਹਿ ਕਰ ਧੋਏ, ਆਇਓ ਭਾਈ ਰਾਮਾ ਦਾਸ ਤੋਂ ਸੁਣ ਕੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਭੋਜਨ ਛਕਣਾ ਬੰਦ ਕਰ ਦਿੰਦੇ ਤੇ ਪਾਣੀ ਜਾ ਪੀ ਕੇ ਹੱਥ ਧੋ ਲੈਂਦੇ। ਇੱਕ ਅੱਗੇ ਜਾ ਕੇ ਇਸ ਤਰ੍ਹਾਂ ਦਾ ਵੀ ਇਤਿਹਾਸ ਆ ਜਾਏਗਾ, ਇਹ ਜਦੋਂ ਭੋਜਨ ਛਕਣ ਲੱਗਦੇ ਸਨ ਤੇ ਫੇਰ ਭਾਈ ਛੱਕੀ ਤੁਰੇ ਜਾਂਦੇ ਸਨ ਤੇ ਰਾਮਾ ਜੀ ਕਹਿ ਕੇ ਹਟਾਉਂਦੇ ਹੁੰਦੇ ਸਨ। ਕਹਿੰਦੇ ਵੀ ਕੀ ਗੱਲ ਹੈ ਤੂੰ ਕਿਉਂ ਕਹਿੰਦਾ ਹਟ ਜਾਓ, ਕਹਿੰਦੇ ਨਹੀਂ ਮਹਾਰਾ ਹੁਣ ਤੁਸੀਂ ਰੱਜ ਗਏ ਇਸ ਕਰਕੇ ਹਟ ਜਾਓ ਜੀ। ਫਿਰ ਅੱਗੋਂ ਕਹਿੰਦੇ ਵੀ ਤੈਨੂੰ ਕਿਵੇਂ ਪਤਾ ਲੱਗ ਗਿਆ ਅਸੀਂ ਰੱਜ ਗਏ, ਇਹ ਕਹਿੰਦਾ ਮਹਾਰਾ ਮੇਰੇ ਕੋਲ ਰੱਸੀ ਰੱਖੀ ਹੋਈ ਹੈ, ਇਹ ਪੇਟ ਨਾਲ ਲਪੇਟ ਕੇ ਨਾ ਤੇ ਮੈਂ ਦੇਖ ਲੈਂਦਾ ਹੈ, ਮਿਲ ਲੈਂਦਾ ਵੀ ਪੇਟ ਹੁਣ ਇੱਥੇ ਪੂਰਾ ਆ ਗਿਆ। ਇਸ ਕਰਕੇ ਕਹਿੰਦੇ ਵੀ ਹਾਂ ਠੀਕ ਹੈ, ਜਦੋਂ ਅਸੀਂ ਚੰਗੀ ਤਰ੍ਹਾਂ ਰੱਜ ਰਿਹਾ ਕਰੇ ਨਾ ਪ੍ਰੀਖਿਆ ਕਰਕੇ ਤੂੰ ਦੱਸ ਦਿਆ ਕਰ, ਨਹੀਂ ਸਾਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਭੁੱਖੇ ਹਾਂ ਕਿ ਰੱਜ ਗਏ। ਇਸ ਅਵਸਥਾ ਦੇ ਮਾਲਕ ਬਾਬਾ ਬੁੱਢਾ ਸਾਹਿਬ ਦੀ ਅਸਵੰਸ ਵਿੱਚੋਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਸਨ ਬ੍ਰਹਮ ਗਿਆਨੀ ਪਰਮਹੰਸ, ਇਸ ਬਿਧ ਰਹਿ ਸੋਏ, ਇਸ ਤਰ੍ਹਾਂ ਕਹਿੰਦੇ ਮਹਾਨ ਪਰਮਹੰਸ ਤਤਵੇਤੇ ਹੋ ਕੇ ਰਹਿੰਦੇ ਸਨ, ਕਬ ਤਨ ਸੁਧ ਕਬਹੂ ਨਹਿ ਹੋਏ, ਕਦੇ ਕਦੇ ਸਰੀਰ ਨੂੰ ਕਹਿੰਦੇ ਹੋਸ਼ ਆ ਜਾਂਦੀ ਸੀ, ਕਦੇ ਸਰੀਰ ਨੀ ਹੋਸ਼ ਹੁੰਦੀ ਨੀ, ਪਤਾ ਹੀ ਨੀ ਚੱਲਦਾ ਵੀ ਕਿੱਥੇ ਬੈਠੇ ਆ ਕਿ ਪਏ ਆ ਕਿ ਸੁੱਤੇ ਆ। ਬੋਲੇ ਬੁਲਾਏ ਕੋਈ, ਹਾਂ ਕਦੇ ਕਦੇ ਬੋਲ ਵੀ ਲੈਂਦੇ ਜੇ ਕੋਈ ਬੁਲਾਉਣਾ ਚਾਹੇ ਬਹੁਤਾ ਬੁਲਾਵੇ ਫਿਰ ਬੋਲ ਵੀ ਪੈਂਦੇ ਵੀ ਤੂੰ ਕੀ ਕਹਿਣਾ ਹੈ। ਕਬਹੂ ਬਸਤਰ ਸੰਭਾਰਤ ਦਾਸ, ਕਦੇ ਕਦੇ ਤਾਂ ਇਹੋ ਜਿਹੀ ਅਵਸਥਾ ਵਿੱਚ ਵੀ ਆ ਜਾਂਦੇ ਜਿਹੜਾ ਕਬਰ ਕਸਾ ਵੀ ਲੈ ਲੂ ਜਾਂਦਾ, ਜਿਹੜੇ ਬਸਤਰ ਉਹ ਵੀ ਦਾਸ ਹੀ ਸੰਭਾਲਦਾ। ਉੱਪਰ ਕੋ ਪਹਿਰਾਏ ਸੋ ਪਾਸ, ਹਾਂ ਇਸ ਤਰ੍ਹਾਂ ਕਹਿੰਦੇ ਕੋਲ ਹੋ ਕੇ ਉੱਪਰ ਜਿਵੇਂ ਸੀਸ ਦੇ ਉੱਪਰ ਦਸਤਾਰਾ ਸਜਾਉਣਾ, ਚੋਲਾ ਪਾਉਣਾ, ਕਛਹਿਰਾ ਪਾਉਣਾ, ਇਹ ਸਾਰਾ ਦਾਸ ਹੀ ਕਰਦਾ, ਇਹਨਾਂ ਨੂੰ ਕੋਈ ਨਹੀਂ ਪਤਾ ਚੱਲਦਾ ਵੀ ਸੀਸ ਤੇ ਦਸਤਾਰ ਹੈਗੀ ਹੈ, ਕੱਪੜੇ ਪਾਏ ਹੈ, ਕਬਰ ਕਸਾ ਲੱਗਾ ਕਿ ਨਹੀਂ ਹੈ, ਨਾਲਾ ਖੁੱਲ੍ਹਾ ਕਿ ਢਿੱਲਾ ਹੈ, ਕੋਈ ਪਤਾ ਨਹੀਂ ਚੱਲਦਾ, ਸਭ ਦਾਸ ਹੀ ਕਰਦਾ ਹੈ। ਅੰਤਰਮੁਖੀ ਬ੍ਰਿਤ ਨਿਤ ਰੱਖੈ, ਕਿਉਂਕਿ ਭਾਈ ਸਾਹਿਬ ਆਪਣੀ ਜਿਹੜੀ ਬਿਰਤੀ ਹੈ ਹਮੇਸ਼ਾ ਅੰਤਰਮੁਖ ਕਰਕੇ ਰੱਖਦੇ ਹੈ। ਬੋਲਤ ਜਬ ਬੇਨਤੀ ਬਹੁ ਭਾਖੈ, ਜਦੋਂ ਕੋ ਬਹੁਤੀਆਂ ਬੇਨਤੀਆਂ ਦਾਸ ਕਹਿੰਦੇ ਹੈ ਫਿਰ ਥੋੜਾ ਬਹੁਤਾ ਭਾਈ ਸਾਹਿਬ ਬੋਲਦੇ ਚੱਲਦੇ ਹੈ। ਦੀਰਗ ਕੇਸ ਭਾਉ ਦੁਹ ਕੇਰੇ, ਹਾਂ ਦੋਵੇਂ ਪ੍ਰਵੰਡਿਆਂ ਦੇ ਜਿਹੜੇ ਵਾਲ ਜੇ ਹੈ ਬਹੁਤ ਕਹਿੰਦੇ ਲੰਮੇ ਸਾਰੇ ਹੈ। ਦੀਰਘ ਪਲਕ ਹੈ ਕਭੈ ਉਗੇਰੇ। ਮਹਾਨ ਜਿਹੜੀਆਂ ਅੱਖਾਂ ਦੀਆਂ ਪਲਕਾਂ ਹਨ ਉਹ ਕਦੇ ਕਦੇ ਖੋਲਦੇ, ਨਾਹੀ ਤਾਂ ਮੁੰਦਰਿਤ ਰਹਿਤ ਬਿਲੋਚਨ, ਨਹੀਂ ਤਾਂ ਭਾਈ ਸਾਹਿਬ ਦੇ ਜਿਹੜੇ ਦੋਵੇਂ ਨੇਤਰ ਬੰਦ ਹੀ ਰਹਿੰਦੇ। ਕਰਹਿ ਦਾਸ ਕੀ ਸੋਚ ਵਿਮੋਚਨ, ਹਾਂ ਜਦੋਂ ਦਾਸਾਂ ਵਾਲੀ ਕਹਿੰਦੇ ਵੇਖ ਲੈਂਦੇ ਮੇਰ ਭਰੀ ਨਿਗਾਹ ਨਾਲ ਉਹਦੀਆਂ ਸਾਰੀਆਂ ਸੋਚਾਂ ਚਿੰਤਾਵਾਂ ਨੂੰ ਘੱਟ ਵੀ ਦਿੰਦੇ। ਦਾਸ ਲਖ ਹੈ ਨਿਤ ਕੌ ਵਿਵਹਾਰਾ, ਜਿਹੜਾ ਇਸ ਤਰ੍ਹਾਂ ਗੁਰੂ ਇਹਨਾਂ ਦੇ ਘਰ ਦੇ ਦਾਸ, ਹਮੇਸ਼ਾ ਜਿਹੜਾ ਘਰ ਦਾ ਇਹਨਾਂ ਦਾ ਵਿਹਾਰ ਕੰਮ ਕਾਰ ਉਹ ਸਾਰਾ ਜਾਣਦੇ ਹੀ ਹੈ। ਸਦਾ ਕਰਾਵਹਿ ਤਿਸੀ ਪ੍ਰਕਾਰਾ, ਇਸ ਕਰਕੇ ਕਹਿੰਦੇ ਇਹਨਾਂ ਦਾ ਘਰ ਦਾ ਜਿਹੜਾ ਕੰਮ ਧੰਦਾ ਸਦੇ ਸਿੱਧ ਉਸੇ ਤਰ੍ਹਾਂ ਕਰੀ ਕਰਾਈ ਜਾਂਦੇ ਆ ਪੀ ਰਲ ਮਿਲ ਕੇ। ਆਮਦ ਖਰਚ ਸੰਭਾਰਨ ਕਰੈ, ਕਿਉਂਕਿ 84 ਪਿੰਡਾਂ ਦਾ ਜਿਹੜਾ ਕੋਈ ਆਮਦਨ ਖਰਚ ਹੈ ਇਹਨਾਂ ਦਾ ਘਰ ਹੀ ਸੰਭਾਲਦਾ ਹੁੰਦਾ ਸੀ, ਉਹ ਸਾਰੇ ਹੀ ਇਹ ਸੰਭਾਲਦੇ ਦਾਸ। ਦੇਣ ਲੈਣ ਨਿਜ ਇੱਛ ਵਿਚਰੈ, ਹਾਂ ਜਿਵੇਂ ਦੇਣਾ ਲੈਣਾ ਹੈ ਆਪਣੀ ਇੱਛਾ ਅਨੁਸਾਰ ਵਿਚਾਰ ਵਿਚਾਰ ਕੇ ਉਹ ਦੇ ਲਈ ਜਾਂਦੇ ਆ ਤੇ ਪਿੱਛ ਵਿੱਚ ਰਹਿ ਜਾਂਦੇ। ਭਾਈ ਸਾਹਿਬ ਆਪਣੀ ਮੌਜ ਵਿੱਚ ਬਸੰਤਰ ਮੁੱਖ ਬੈਠੇ ਰਹਿੰਦੇ। ਇਸ ਤਰ੍ਹਾਂ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਅੰਸ ਵੰਸ਼ ਵਿੱਚੋਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਜੀਵਨ ਅਵਸਥਾ ਦੇ ਮਾਲਕ ਹੋਏ, ਜਿਨ੍ਹਾਂ ਦੇ ਮੁੱਖ ਤੋਂ ਇਹ ਸਾਰਾ ਇਤਿਹਾਸ ਗੁਰੂ ਕਾ ਪ੍ਰਗਟ ਹੋਇਆ ਹੈ। ਇਸ ਤਰ੍ਹਾਂ ਥੋੜ੍ਹਾ ਜਿਹਾ ਭਾਈ ਸਾਹਿਬ ਭਾਈ ਰਾਮ ਕੌਰ ਜੀ ਦਾ ਪ੍ਰਸੰਗ ਹੋਰ ਆਏਗਾ। ਉਸ ਤੋਂ ਬਾਅਦ ਸੰਖਿਪਤ ਰੂਪ ਵਿੱਚ ਗੁਰੂ ਕੀ ਪ੍ਰਣਾਲੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅੰਗਦ ਸਾਹਿਬ ਜੀ ਦਾ ਥੋੜ੍ਹਾ ਜਿਹਾ ਇਤਿਹਾਸ, ਜਿਵੇਂ ਉਹ ਪ੍ਰਗਟ ਹੋਏ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ, ਜੋਤੀ ਜੋਤ ਸਮਾਏ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦਾ ਅਵਤਾਰ ਜਿਸ ਨਗਰ ਵਿੱਚ ਹੋਇਆ, ਪੁੱਤਰ ਜਿੰਨੇ ਹੋਏ ਪੁੱਤਰੀਆਂ ਹੋਈਆਂ, ਉਹ ਥੋੜ੍ਹਾ ਜਿਹਾ ਕਹਿ ਕੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਕਿੰਨਾ ਚਿਰ ਬੈਠੇ, ਕਦੋਂ ਜੋਤੀ ਜੋਤ ਸਮਾਏ, ਸੰਖਿਪਤ ਨਾਲ ਕਹਿਣਗੇ। ਉਦੋਂ ਫਿਰ ਵਿਸਥਾਰ ਨਾਲ ਸ਼ੁਰੂ ਕਰ ਲੈਣਗੇ। ਉਹ ਜਿਵੇਂ ਵੀ ਇਹ ਲੜੀਵਾਰ ਰੂਪ ਵਿੱਚ ਆਏਗਾ, ਸੰਖਿਪਤ ਰੂਪ ਦੇ ਵਿੱਚ ਵਿਸਥਾਰ ਰੂਪ ਉਸੇ ਤਰ੍ਹਾਂ ਆਪਾਂ ਪੜ੍ਹ ਕੇ ਲਾਹਾ ਲਵਾਂਗੇ। ਸਮਾਂ ਹੋਇਆ ਇੱਥੇ ਸਮਾਪਤੀ ਕਰੀਏ। ਦਾਸ ਲਖ ਹੈ ਨਿਤ ਕੌ ਵਿਵਹਾਰਾ, ਸਦਾ ਕਰਾਵਹਿ ਤਿਸੀ ਪ੍ਰਕਾਰਾ, ਆਮਦ ਖਰਚ ਸੰਭਾਰਨ ਕਰੈ, ਦੇਣ ਲੈਣ ਨਿਜ ਇੱਛ ਵਿਚਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ